ਤਿੰਨ ਸੰਤਨ ਕੋ ਬੰਦਨਾ ਸਿਰ ਚਰਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਦੋਹਰਾ ਸਬਰ ਵਾਲ ਸਿੱਖ ਤੀਰਥਾ ਆਏ ਗੁਰੂ ਕੇ ਪਾਸ ਨਮਸਕਾਰ ਕਰ ਬੈਠਗਾ ਧਰਿਐ ਸ੍ਰੇਜ ਕੀ ਆਸ ਸਬਰ ਵਾਲ ਸਿੱਖ ਤੀਰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਿਸੰਗਤ ਜੀ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਜੋ ਪਾਵਨ ਪਵਿੱਤਰ ਇਤਿਹਾਸ ਹੈ ਜਿਸ ਨੂੰ ਕਵੀ ਸੰਤੋਖ ਸਿੰਘ ਜੀ ਨੇ ਸੋਹਣੀ ਛੰਦਾਬੰਦੀ ਵਿੱਚ ਲਿਖਿਆ ਹੈ ਉਹ ਆਪਾਂ ਲੜੀ ਰੂਪ ਵਿੱਚ ਪੜ੍ਹ ਸੁਣ ਰਹੇ ਹਾਂ, ਵਿਚਾਰ ਰਹੇ ਹਾਂ। ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਦੇ ਲਾਹੌਰ ਤੋਂ ਕਰਾਉਂਦੇ ਵਿੱਚ ਹੀ ਜੋ ਤਾਇਆ ਜੀ ਸਨ, ਉਹਨਾਂ ਦੇ ਸਪੁੱਤਰ ਸਹਾਰੀ ਜੀ ਆਪਣੇ ਪੁੱਤਰ ਦੀ ਸ਼ਾਦੀ ਨੂੰ ਲੈ ਕੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਏ ਸਨ ਅਤੇ ਸਤਿਗੁਰੂ ਸਾਹਿਬ ਜੀ ਨੂੰ ਵਿਆਹ ਵਿੱਚ ਲਿਜਾਉਣ ਵਾਸਤੇ ਬੇਨਤੀ ਕੀਤੀ ਸੀ। ਆਪ ਜੀ ਨੇ ਨਾ ਜਾਣ ਦੇ ਕਈ ਕਾਰਨ ਦੱਸੇ, ਜਿਹਨਾਂ ਨੂੰ ਸਮਝ ਕੇ ਫਿਰ ਸਹਾਰੀ ਜੀ ਨੇ ਕਿਹਾ ਕਿ ਮਹਾਰਾ ਆਪਣਾ ਕੋਈ ਸਾਹਿਬਜ਼ਾਦੇ ਹੀ ਭੇਜ ਦਿਓ। ਗੁਰੂ ਰਾਮਦਾਸ ਸਾਹਿਬ ਜੀ ਨੇ ਸਾਹਿਬਜ਼ਾਦਿਆਂ ਦੀ ਪ੍ਰੀਖਿਆ ਕਰਨ ਲਈ ਹੀ ਪਹਿਲਾਂ ਪਿਰਥੀ ਚੰਦ ਨੂੰ ਬੁਲਾਇਆ, ਇਹ ਜਵਾਬ ਦੇ ਗਿਆ ਕਿ ਮਹਾਦੇਵ ਕਹਿੰਦਾ ਮੈਂ ਤਾਂ ਜਾਣਦਾ ਹੀ ਨਹੀਂ ਵੀ ਵਿਆਹ ਕੀ ਹੁੰਦਾ ਹੈ। ਤੀਜੇ ਸ੍ਰੀ ਅਰਜਨ ਦੇਵ ਜੀ ਨੂੰ ਕਿਹਾ, ਇਹਨਾਂ ਨੇ ਸੱਤ ਵਚਨ ਕਹਿ ਦਿੱਤਾ ਹੈ, ਆਪਣੀ ਮਾਂ ਭਾਨੀ ਕੋਲ ਗੱਲ ਕੀਤੀ ਵੀ ਗੁਰੂ ਰਾਮਦਾਸ ਪਿਤਾ ਜੀ ਸਨ ਲਾਹੌਰ ਵਿਵਾਹ ਵਿੱਚ ਭੇਜ ਰਹੇ ਹੈ ਅਤੇ ਆਪ ਜੀ ਨੇ ਕਿਹਾ ਵੀ ਹੈ ਪੁੱਤਰ ਜੋ ਸਤਿਗੁਰੂ ਹੈ ਉਹਨਾਂ ਦੇ ਮਨ ਦੇ ਵਿੱਚ ਕੋਈ ਪਰਿਵਾਰ ਦਾ ਮੋਹ ਨਹੀਂ ਹੈ, ਇਹ ਤਾਂ ਅੰਦਰਲੀ ਸ਼ਰਧਾ ਭਾਵਨਾ ਸੇਵਾ ਤੱਕ ਕੇ ਬਖਸ਼ਿਸ਼ ਕਰਦੇ ਰਹੇ। ਪਹਿਲੇ ਗੁਰੂ ਨਾਨਕ ਸਾਹਿਬ ਜੀ ਨੇ ਪੁੱਤਰਾਂ ਨੂੰ ਤਿਆਗ ਦਿੱਤਾ ਸੇਵਾ ਨਾ ਦੇਖੀ, ਫਿਰ ਗੁਰੂ ਅੰਗਦ ਸਾਹਿਬ ਜੀ ਨੇ ਦਾਤੂ ਅਤੇ ਦਾਸੂ ਛੱਡ ਦਿੱਤੇ। ਸਾਡੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਨੂੰ ਵਰਤਾ ਗੱਦੀ ਉੱਪਰ ਸਵਾਈ ਮਾਨ ਕਰ ਦਿੱਤਾ, ਇਸੇ ਤਰ੍ਹਾਂ ਤੁਹਾਡੇ ਪਿਤਾ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਸੇਵਾ ਦੇਖ ਕੇ ਨਵਾਜਿਆ, ਮੋਹਨ ਅਤੇ ਮੋਹਰੀ ਰਹਿ ਗਏ ਅਤੇ ਤੇਰੇ 'ਤੇ ਉਮੀਦ ਹੈ ਵੀ ਤੂੰ ਇਹ ਘਰ ਦੀ ਜਿਹੜੀ ਵਸਤੂ ਘਰ ਰੱਖ ਲਏਗਾ, ਆਗਿਆਕਾਰੀ ਬਣ। ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਦੀ ਆਗਿਆ ਮੰਨਦੇ ਆਪ ਜੀ ਲਾਹੌਰ ਵੱਲ ਨੂੰ ਚੱਲਣ ਲਈ ਤਿਆਰ ਹੋ ਗਏ ਸਨ। ਗੁਰੂ ਰਾਮਦਾਸ ਸਾਹਿਬ ਜੀ ਨੇ ਪ੍ਰੀਖਿਆ ਲਈ ਵਚਨ ਕੀਤੇ, ਇੱਕ ਮਹੀਨਾ ਇਸ ਹਾਰੀ ਦੇ ਘਰ ਵਿੱਚ ਰਹਿਣਾ, ਬਾਅਦ ਵਿੱਚ ਜਿਹੜੀ ਆਪਣੀ ਧਰਮ ਦੀ ਜਗ੍ਹਾ ਧਰਮਸਾਲਾ ਹੈ ਜਿੱਥੇ ਕਥਾ ਕੀਰਤਨ ਦੋਵੇਂ ਸਮੇਂ ਹੁੰਦਾ ਉੱਥੇ ਰਹਿਣਾ ਹੈ, ਜਿੰਨਾ ਚਿਰ ਆਪਣੇ ਵੱਲੋਂ ਕੋਈ ਅਸੀਂ ਚਿੱਠੀ ਪੱਤਰ ਨਾ ਭੇਜੀਏ ਜਾਂ ਸੁਨੇਹਾ ਨਾ ਭੇਜੀਏ ਉਹਨਾਂ ਚਿਰ ਤੁਸੀਂ ਇੱਥੇ ਵਾਪਸ ਨਹੀਂ ਆਉਣਾ, ਉੱਥੇ ਹੀ ਰਹਿਣਾ। ਸਤਿਵਚਨ ਕਹਿ ਕੇ ਚਲੇ ਗਏ ਸਨ। ਵਿਵਾਹ ਦਾ ਕਾਰਜ ਰਲ ਮਿਲ ਕੇ ਨਾਲ ਕਰਵਾਇਆ ਹੈ। ਇਹ ਗੁਰੂ ਰਾਮਦਾਸ ਸਾਹਿਬ ਜੀ ਆਗਿਆ ਨਾਲ ਆਪਣੇ ਘਰ ਆ ਗਏ ਨੇ। ਕਥਾ ਕੀਰਤਨ ਦੇ ਪ੍ਰਭਾਵ ਚੱਲ ਰਹੇ ਨੇ, ਪਰ ਫਿਰ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ ਤੋਂ ਗੈਰ ਵਿਛੋੜ ਕਰਕੇ ਬੜਾ ਭਾਰੀ ਦੁੱਖ ਹੈ। ਇਹ ਮਹੀਨੇ ਲੰਘ ਗਏ ਨੇ, ਖਿਆਲ ਕਰਦੇ ਵੀ ਪਿਤਾ ਸਤਿਗੁਰੂ ਜੀ ਨੇ ਕੀ ਗੱਲ ਹੈ, ਕਿਉਂ ਨੇ ਕੋਈ ਸੁਨੇਹਾ ਭੇਜਿਆ, ਕਿਉਂ ਨੇ ਕੋਈ ਚਿੱਠੀ ਪੱਤਰ ਸਾਡੇ ਵੱਲ ਭੇਜਿਆ ਹੈ। ਰਾਤ ਦਿਨ ਸਤਿਗੁਰੂ ਸਾਹਿਬ ਜੀ ਨੂੰ ਯਾਦ ਕਰਦੇ ਰਹਿੰਦੇ। ਇਹ ਦਿਨ ਗੁਰੂ ਰਾਮਦਾਸ ਸਾਹਿਬ ਜੀ ਨੇ ਪ੍ਰੀਖਿਆ ਕਰਨ ਲਈ ਅਤੇ ਕੋਈ ਨਹੀਂ ਸੁਨੇਹਾ ਜਾਂ ਚਿੱਠੀ ਪੱਤਰ ਭੇਜਿਆ। ਹਮੇਸ਼ਾ ਦੀਵਾਨ ਵਿੱਚ ਬੈਠਦੇ ਆ, ਗੁਰਸਿੱਖਾਂ ਨੂੰ ਜਿਹੋ ਜਿਹਾ ਕੋਈ ਅਧਿਕਾਰੀ ਹੈ ਉਹੋ ਜਿਹਾ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਤਾਰ ਰਹੇ ਨੇ। ਜਿਵੇਂ ਜਿਵੇਂ ਆਪ ਜੀ ਨੇ ਅਧਿਕਾਰੀ ਜਾਣ ਕੇ ਉਪਦੇਸ਼ ਦਿੱਤਾ ਸਿੱਖਾਂ ਨੂੰ ਤਾਰਿਆ, ਉਹ ਕੁਝ ਗੁਰਸਿੱਖਾਂ ਦੇ ਜਿਹੜੇ ਪ੍ਰਸੰਗ ਅੱਜ ਪ੍ਰਾਰੰਭ ਹੋ ਰਹੇ ਹੈ ਉਹ ਜਿਵੇਂ ਵੀ ਆ ਰਹੇ ਅਸੀਂ ਮਨ ਚਿੱਤ ਲਾ ਕੇ ਸੁਣੀਏ। ਸਬਰ ਵਾਲ ਸਿੱਖ ਤੀਰਥਾ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਸਬਰ ਵਾਲ ਖੱਤਰੀ ਜਾਤੀ ਦਾ ਅਤੇ ਸਬਰ ਵਾਲ ਹੀ ਨਗਰ ਦਾ ਇਹ ਭਾਈ ਤੀਰਥਾ ਨਾਮ ਦਾ ਸਿੱਖ ਆਏ ਗੁਰੂ ਕੇ ਪਾਸ। ਇਹ ਗੁਰੂ ਰਾਮਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ ਪਹੁੰਚ ਕੇ ਨਮਸਕਾਰ ਕਰ ਬੈਠ ਗਾ, ਦੋਵੇਂ ਹੱਥ ਜੋੜ ਕੇ ਨਮੱਥਾ ਟੇਕ ਕੇ ਗੁਰੂ ਰਾਮਦਾਸ ਸਾਹਿਬ ਦੀ ਹਜ਼ੂਰੀ ਵਿੱਚ ਆ ਬੈਠਾ ਹੈ। ਧਰ ਹੈ ਸਰੇ ਕੀ ਆਸ। ਇਹ ਜਿਹੜਾ ਤੀਰਥਾ ਨਾਮੇ ਸਿੱਖ ਹੈ ਆਪਣੇ ਮਨ ਵਿੱਚ ਕਲਿਆਣ ਦੀ ਆਸਾ ਰੱਖ ਰਿਹਾ ਵੀ ਸਤਿਗੁਰੂ ਤੋਂ ਉਪਦੇਸ਼ ਲੈ ਕੇ ਕਮਾ ਕੇ ਮੇਰੀ ਕਲਿਆਣ ਹੋ ਜਾਵੇ। ਚੌਪਈ ਸ੍ਰੀ ਗੁਰ ਮੈਂ ਆਇਓ ਤੁਬ ਸਰਨੀ। ਗੁਰੂ ਰਾਮਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਬੇਨਤੀ ਕਰਨ ਲੱਗਿਆ, ਹੇ ਸਵਾਏ ਮਨ ਸਤਿਗੁਰੂ ਜੀ, ਮੈਂ ਤੁਹਾਡੀ ਚਰਨ ਛਨ ਚੱਲ ਕੇ ਆਇਆ ਹਾਂ, ਸ੍ਰੇ ਦੇ ਜੋ ਉਪਦੇਸ਼ ਕਰਨੀ। ਮਹਾਰਾਜ ਜਿਹੜੀ ਕਰਨੀ ਕਲਿਆਣ ਦੇਵੇ, ਮੇਰੀ ਮੁਕਤੀ ਕਰ ਦੇਵੇ, ਉਹੇ ਜਿਹਾ ਉਪਦੇਸ਼ ਮੈਨੂੰ ਆਪ ਜੀ ਦੇਵੋ ਜੀ। ਰਾਬਰ ਮੁਖ ਤੇ ਸੁਣਹਿ ਜੋ ਬੈਨ। ਹੇ ਗੁਰੂ ਰਾਮਦਾਸ ਸਾਹਿਬ ਮਹਾਰਾਜ, ਆਪ ਜੀ ਦੇ ਮੁਖਾਰਬਿੰਦ ਤੋਂ ਜੋ ਉਪਦੇਸ਼ ਮੈਂ ਬਚਨ ਸੁਣਾਂਗਾ, ਬਿਨ ਸਹਿ ਪਾਪ ਹੋਤ ਚਿਤ ਚੈਨ। ਉਹ ਬਚਨਾਂ ਨੂੰ ਕਮਾਇਆ, ਇੱਕ ਤਾਂ ਪਾਪਾਂ ਦਾ ਨਾਸ ਹੋਵੇਗਾ, ਦੂਜੀ ਚਿੱਤ ਨੂੰ ਚੈਨ ਹੋਵੇ, ਮਨ ਨੂੰ ਸ਼ਾਂਤੀ ਹੋਵੇਗੀ। ਤਬ ਸ੍ਰੀ ਰਾਮਦਾਸ ਉਪਦੇਸ਼ਾ। ਤੀਰਥਾ ਨਾਵੇਂ ਸਿੱਖ ਤੋਂ ਸੁਣ ਕੇ ਤਦ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਨੂੰ ਇਹ ਉਪਦੇਸ਼ ਦਿੱਤਾ ਹੈ। ਸੱਚ ਸਮ ਅਪਰ ਪੁੰਨ ਪੁੰਨਾ ਪੁੰਨ ਵਿਸੇਖਾ। ਇਹ ਤੀਰਥੇ ਸਿੱਖ ਸੱਚ ਬੋਲਣ ਦੇ ਸਮਾਨ ਹੋਰ ਕੋਈ ਬਹੁਸ਼ੇਸ਼ ਕਰਕੇ ਵੱਡਾ ਪੁੰਨ ਨਹੀਂ। ਸੱਚ ਸਰੂਪ ਪਰਮੇਸ਼ਰ ਕੇਰਾ। ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹਦਾ ਵੀ ਜਿਹੜਾ ਸਰੂਪ ਹੈ ਉਹ ਸੱਚ ਹੀ ਹੈ, ਸਤਚਿਤ ਆਨੰਦ ਕਿਹਾ ਜਾਂਦਾ ਹੈ ਉਸਨੂੰ। ਸੱਚ ਤੇ ਪਾਇਆ ਹੈ ਸਾਚ ਬਟੇ ਬਸੇਟਾ। ਸੱਚ ਤੇ ਪਾਇਆ ਹੈ ਸਾਚ ਬਸੇਰਾ। ਸੱਚ ਤੇ ਪਾਈਏ ਸਾਚ ਬਸੇਰਾ, ਕਹਿੰਦੇ ਸੱਚ ਬੋਲਣ ਕਰਕੇ ਹਿੱਸਾ ਜਿਹੜਾ ਸੱਚ ਸਰੂਪ ਵਾਹਿਗੁਰੂ ਦੇ ਵਿੱਚ ਬਸੇਰਾ ਕੀ ਵਾਸਾ ਪਾਈ ਦਾ ਹੈ। ਦੋਹ ਲੋਕਨ ਮਹਿ ਸੁਖ ਲਹਿ ਸਾਚੋ। ਜਿਹੜਾ ਸੱਚ ਬੋਲਣ ਵਾਲਾ ਮਨੁੱਖ ਹੈ ਉਹ ਤਾਂ ਦੋਹਾਂ ਲੋਕਾਂ ਵਿੱਚ ਹੀ ਸੁਖ ਲੈਂਦਾ ਹੈ। ਸੁਰ ਸਨ ਮਨ ਹੈ ਜੋ ਸੱਚ ਰਾਚੋ। ਜਿਹੜਾ ਮਨੁੱਖ ਸੱਚ ਬੋਲਣ ਵਿੱਚ ਰਚਿਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ, ਉਸ ਨੂੰ ਤਾਂ ਦੇਵਤੇ ਵੀ ਸਨਮਾਨ ਦਿੰਦੇ ਹੈ। ਸਾਚ ਸਿੱਖ ਕੇ ਸਤਿਗੁਰ ਸੰਗੀ। ਬਾਕੀ ਵੀ ਤੀਰਥੇ ਜਿਹੜਾ ਸੱਚ ਬੋਲਣ ਵਾਲਾ ਪੁਰਖ ਆ ਉਹਦੇ ਵੀ ਸਤਿਗੁਰੂ ਅੰਗ ਸੰਗ ਹਨ। ਵੱਡ ਪੁੰਨਨ ਤੇ ਸਾਚ ਪ੍ਰਸੰਗੀ, ਉਹਦੇ ਤੋਂ ਬਹੁਤ ਪਿਛਲੇ ਜਨਮਾਂ ਦੇ ਕੋਈ ਪੁੰਨ ਰੂਪ ਕਰਮ ਕੀਤੇ ਹੋਣ, ਫਿਰ ਜਿਹੜਾ ਮਨੁੱਖ ਹੈ ਸੱਚ ਦਾ ਮੇਲੀ ਜੋਲੀ ਹੁੰਦਾ, ਸੱਚ ਬੋਲਦਾ ਹਮੇਸ਼ਾ। ਸੁਮਤ ਵਿਚਾਰ ਸਾਚ ਹੀ ਕਹੈ, ਇਸ ਕਰਕੇ ਸ੍ਰੇਸ਼ਟ ਮਤ ਨਾਲ ਵਿਚਾਰ ਕਰਕੇ ਜਿਹੜਾ ਮਨੁੱਖ ਹੈ ਉਹਨੂੰ ਸੱਚ ਹੀ ਕਹਿਣਾ ਚਾਹੀਦਾ, ਸੱਚ ਹੀ ਬੋਲਣਾ ਚਾਹੀਦਾ ਹੈ। ਸੂਖਮ ਭੇਦ ਏਕ ਇਮ ਲਹੈ, ਪਰ ਫਿਰ ਵੀ ਜਿਹੜੇ ਸ੍ਰੇਸ਼ਟ ਮਤ ਵਾਲੇ ਪੁਰਸ਼ ਹੈ ਵਿਚਾਰ ਨਾਲ ਇਹਦੇ ਵਿੱਚ ਇੱਕ ਜਿਹੜਾ ਕਹਿੰਦੇ ਸੂਖਮ ਜਿਹਾ ਭੇਦ ਹੈ, ਥੋੜਾ ਜਿਹਾ ਸੱਚ ਬੋਲਣ ਦਾ ਭੇਦ ਹੈਗਾ ਹੈ, ਉਹ ਤੈਨੂੰ ਦੱਸਦੇ ਹਾਂ। ਸੱਚ ਕਹੇ ਕਿਸ ਕੋ ਹੋਏ ਬੁਰੋ, ਜੇ ਸੱਚ ਕਿਹਾ ਸੱਚ ਬੋਲਿਆ ਹੋਇਆ ਕਿਸੇ ਦਾ ਬੁਰਾ ਹੁੰਦਾ ਹੋਵੇ, ਮਾੜਾ ਜਾਂ ਹੁੰਦਾ ਨੁਕਸਾਨ ਹੁੰਦਾ ਹੋਵੇ, ਤਾਂ ਕੂਰ ਕਹੇ ਸੱਚ ਪਰ ਹਰੋ। ਇਹ ਧਾਰਮਿਕ ਪੁਸਤਕਾਂ ਵਿੱਚ ਲਿਖਿਆ ਹੋਇਆ, ਉੱਥੇ ਕਹਿੰਦੇ ਸੱਚ ਬੋਲਣਾ ਛੱਡ ਦੇਵੇ ਤੇ ਝੂਠ ਬੋਲ ਦੇਵੇ। ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ ਉਹ ਤਾਂ ਐਸਾ ਹੀ ਹੈ, ਜਿਵੇਂ ਸ਼ੇਖ ਫਰੀਦ ਜੀ ਨੇ ਲਫ਼ਜ਼ ਕੇ ਬੋਲੀ ਗਿਆ, ਸੱਚ ਧਰਮ ਝੂਠ ਨਾ ਬੋਲੀਏ। ਵੀ ਸੱਚ ਬੋਲਣਾ ਚਾਹੀਦਾ, ਜਿਹੜਾ ਸੱਚ ਬੋਲਣਾ ਇਹ ਬਹੁਤ ਵੱਡਾ ਧਰਮ ਹੈ, ਅਤੇ ਝੂਠ ਤਾਂ ਬੋਲਣਾ ਨਹੀਂ ਚਾਹੀਦਾ। ਇਸ ਕਰਕੇ ਹੁਣ ਜੇ ਕੋਈ ਕਹੇ ਵੀ ਜਦੋਂ ਅਸੀਂ ਸੱਚ ਬੋਲੇ ਤਾਂ ਕਿਸੇ ਦਾ ਨੁਕਸਾਨ ਹੋ ਜਾਊਗਾ ਅਤੇ ਝੂਠ ਬੋਲਿਆ ਪਾਪ ਹੋਊਗਾ, ਫਿਰ ਹੁਣ ਕੋਈ ਝੂਠ ਬੋਲੀਏ ਕਿ ਸੱਚ ਬੋਲੀਏ? ਨਾ, ਜਿੱਥੇ ਕਿਸੇ ਦਾ ਸੱਚ ਬੋਲਿਆ ਹੋਇਆ ਨੁਕਸਾਨ ਹੁੰਦਾ, ਮਾੜਾ ਹੁੰਦਾ, ਉੱਥੇ ਚੁੱਪ ਕਰ ਰਹੇ, ਨਾ ਝੂਠ ਬੋਲੇ ਨਾ ਸੱਚ ਬੋਲੇ, ਕਿਉਂਕਿ ਸੱਚ ਬੋਲੂਗਾ ਤਾਂ ਫਿਰ ਹੀ ਉਹਦਾ ਨੁਕਸਾਨ ਹੋਊ, ਜਦੋਂ ਚੁੱਪ ਹੀ ਕਰ ਰਹਿਣਾ ਹੈ, ਹੂੰ ਹਾਂ ਕਰਨੀ ਨਹੀਂ ਹੈ, ਬਸ ਫਿਰ ਅਗਲੇ ਦਾ ਭਲਾ ਹੋ ਜਾਂਦਾ ਹੈ। ਇਸ ਕਰਕੇ ਇੱਥੇ ਕਹਿ ਰਹੇ ਹੈ ਉਹ ਜਿਵੇਂ ਪੁਰਾਣਾ ਵਿੱਚ ਲਿਖਿਆ ਵੀ ਜਿੱਥੇ ਕੋਈ ਕਿਸੇ ਦਾ ਮਾੜਾ ਹੁੰਦਾ ਉੱਥੇ ਕਹਿੰਦੇ ਸੱਚ ਬੋਲਣਾ ਛੱਡ ਦੇਣਾ ਚਾਹੀਦਾ, ਉੱਥੇ ਝੂਠ ਬੋਲਣਾ ਚਾਹੀਦਾ ਹੈ। ਪਰ ਗੁਰਮਤਿ ਦਾ ਸਿਧਾਂਤ ਹੈ ਵੀ ਉੱਥੇ ਸੱਚ ਛੱਡ ਕੇ ਚੁੱਪ ਹੀ ਕਰ ਰਹਿਣਾ ਚਾਹੀਦਾ, ਨਾ ਝੂਠ ਬੋਲੇ ਨਾ ਸੱਚ ਬੋਲੇ, ਹਾਂ ਹੂੰ ਕਰੀ ਨਾ। ਇਸ ਪਰ ਇੱਕ ਪ੍ਰਸੰਗ ਸੁਣ ਲੇ ਹੂ, ਜਿਵੇਂ ਉਹ ਯੁਧਿਸ਼ਟਰ ਦਾ ਪ੍ਰਸੰਗ ਆਉਂਦਾ ਹੈ ਵੀ ਇਹ ਸੱਚ ਬੋਲਦਾ ਸੀ, ਇਹਦੇ ਬੜੀ ਪ੍ਰਸਿੱਧੀ ਵੀ ਅੱਜ ਦੇ ਸਮੇਂ ਵਿੱਚ ਜਿਹੜਾ ਯੁਧਿਸ਼ਟਰ ਹੈ ਇਹ ਝੂਠ ਨਹੀਂ ਬੋਲਦਾ ਹੈ, ਸੱਚ ਕਹਿੰਦਾ ਹੈ। ਉਹ ਸਵੇਰੇ ਕਹਿੰਦੇ ਧਰਮਰਾਜ ਕੋਲ ਗੱਲ ਗਈ ਵੀ ਇੱਕ ਧਰਤੀ 'ਤੇ ਐਸਾ ਮਨੁੱਖ ਹੈ ਯੁਧਿਸ਼ਟਰ ਜਿਹੜਾ ਸੱਤਵਾਦੀ ਹੈ, ਸੱਚ ਬੋਲਦਾ ਹੈ। ਧਰਮਰਾਜਾ ਕਹਿੰਦਾ ਵੀ ਨਹੀਂ, ਕਿਸੇ ਨਾ ਕਿਸੇ ਤਾਂ ਝੂਠ ਬੋਲੂਗਾ ਮਨੁੱਖ, ਜਦੋਂ ਕਿਸੇ ਦਾ ਮਾੜਾ ਹੋਵੇ ਨੁਕਸਾਨ ਹੁੰਦਾ ਹੋਵੇ, ਸਿਆਣਾ ਮਨੁੱਖ ਸੋਚ ਕੇ ਉੱਥੇ ਫਿਰ ਸੱਚ ਨਹੀਂ ਕਹਿੰਦਾ, ਉੱਥੇ ਝੂਠ ਬੋਲ ਪੈਂਦਾ ਨਵੀਂ ਦਾ ਮਾੜਾ ਨਾ ਵਜੇ। ਇਹ ਜਿਹੜਾ ਸਿਆਣਾ ਮਨੁੱਖ ਹੈ ਉਹ ਵੀ ਐਸਾ ਤਾਂ ਨਹੀਂ ਹੋ ਸਕਦਾ ਵੀ ਕਿਸੇ ਦਾ ਨੁਕਸਾਨ ਹੁੰਦਾ ਹੋਵੇ ਅਤੇ ਉਹ ਸੱਚ ਬੋਲੇ। ਕਹਿੰਦੇ ਵੀ ਨਹੀਂ, ਯੁਧਿਸ਼ਟਰ ਐਸਾ ਹੈ, ਉਹ ਸੱਤਵਾਦੀ ਹੈ, ਉਹ ਨਹੀਂ ਝੂਠ ਬੋਲਦਾ ਹੈ। ਕਹਿੰਦੇ ਮੈਂ ਪ੍ਰੀਖਿਆ ਕਰਕੇ ਵੇਖਣਾ ਹੈ। ਧਰਮ ਰਾਜਾ ਕਹਿੰਦੇ ਕਸਾਈ ਬਣ ਕੇ ਆਇਆ, ਇੱਕ ਗੋ ਜੀ ਬਣਾ ਲਈ, ਉਹਨੂੰ ਪਹਿਲਾਂ ਘੋਲ ਦੀ ਨਗਾ ਦਿੱਤਾ ਜਿੱਥੇ ਯੁਧਿਸ਼ਟਰ ਬੈਠਾ ਸੀ। ਬਾਅਦ ਵਿੱਚ ਉਹ ਕਹਿਣ ਲੱਗਿਆ ਵੀ ਯੁਧਿਸ਼ਟਰ ਇੱਧਰ ਨੂੰ ਗਊ ਮੇਰੇ ਕੋਲ ਛੁੱਟ ਕੇ ਚਲੀ ਗਈ, ਤੂੰ ਦੱਸ ਕਿੱਧਰ ਨੂੰ ਗਈ ਹੈ। ਯੁਧਿਸ਼ਟਰ ਸਿਆਣਾ ਸੀ, ਦੇਖਿਆ ਵੀ ਇਹ ਤਾਂ ਕਸਾਈ ਹੈ, ਅਤੇ ਜੇ ਇਹਨੂੰ ਮੈਂ ਨਾ ਦੱਸ ਦਿੱਤਾ ਤਾਂ ਇਹਨੇ ਤਾਂ ਗਊ ਹੱਤਿਆ ਕਰ ਦੇਣੀ, ਗਊ ਮਾਰ ਦੇਣੀ ਹੈ। ਜੇ ਉਹਨੂੰ ਝੂਠ ਬੋਲਦੇ ਵੀ ਮੈਂ ਨਹੀਂ ਦੇਖੀ ਹੈ, ਫਿਰ ਮੇਰਾ ਜਿਹੜਾ ਨਿਯਮ ਹੈ ਵੀ ਮੈਂ ਝੂਠ ਬੋਲਣਾ ਨਹੀਂ ਹੈ ਉਹ ਖਤਮ ਹੁੰਦਾ ਹੈ। ਸੱਚ ਬੋਲਿਆ ਗਊ ਦਾ ਨੁਕਸਾਨ ਹੁੰਦਾ ਹੈ, ਝੂਠ ਬੋਲਿਆ ਮੇਰਾ ਨਿਯਮ ਟੁੱਟਦਾ, ਮੇਰਾ ਨੁਕਸਾਨ ਹੁੰਦਾ ਹੈ। ਫਿਰ ਵਿਚਾਰ ਕੇ ਕਹਿਣ ਲੱਗਿਆ ਵੀ ਵੀ ਅੱਖਾਂ ਨੇ ਦੇਖਿਆ ਹੈ ਗਊ ਨੂੰ, ਪਰ ਅੱਖਾਂ ਕਹਿੰਦੇ ਬੋਲ ਨਹੀਂ ਸਕਦੀਆਂ ਹਨ, ਜਵਾਨ ਕਹਿੰਦੇ ਬੋਲ ਕੇ ਦੱਸ ਸਕਦੀ ਹੈ ਗਊ, ਪਰ ਜਵਾਨ ਕਹਿੰਦੇ ਦੇਖ ਨਹੀਂ ਸਕਦੀ। ਇਸ ਕਰਕੇ ਜਿਨ੍ਹਾਂ ਨੇ ਦੇਖਿਆ ਉਹ ਬੋਲ ਨਹੀਂ ਸਕਦੇ, ਜਿਹੜੇ ਬੋਲ ਸਕਦੇ ਆ ਉਹਨਾਂ ਨੇ ਦੇਖਿਆ ਨਹੀਂ। ਤੂੰ ਕਿਵੇਂ ਪੁੱਛਦਾ ਬਈ ਕੀ ਦੱਸਾਂ ਤੈਨੂੰ, ਜਾਣੀ ਉਹ ਦੋਵੇਂ ਪੱਖ ਰੱਖ ਗਿਆ, ਅੱਖਾਂ ਦੇਖਦੀਆਂ ਬੋਲ ਕੇ ਨਹੀਂ ਦੱਸ ਸਕਦੀਆਂ, ਅੱਖਾਂ ਨੇ ਦੇਖਿਆ ਇਹਨਾਂ ਨੂੰ ਕਿਵੇਂ ਮੈਂ ਪੁੱਛਾਂ ਵੀ ਤੂੰ ਦੱਸ, ਅੱਖਾਂ ਦੇਖੀ ਹੈ। ਜਵਾਨ ਬੋਲ ਸਕਦੀ, ਜਵਾਨ ਨੇ ਗੁਰੂ ਦੇਖੀ ਨਹੀਂ ਹੈ। ਕਹਿੰਦੇ ਸ਼ਾਬਾਸ਼ ਬਈ, ਉਹ ਬਿਲਕੁਲ ਸੱਚ ਪ੍ਰਤੱਗੀ ਹੈ, ਯਥਾਰਥ ਹੈ। ਦੋਵੇਂ ਪੱਖ ਨਾਲੇ ਗੁਰੂ ਦੀ ਗੱਲ ਵੀ ਕਰ ਗਿਆ, ਨਾਲੇ ਬਚਾਅ ਵੀ ਕਰ ਗਿਆ। ਇਸ ਤਰ੍ਹਾਂ ਜਿਹੜਾ ਸਿਆਣਾ ਮਨੁੱਖ ਹੈ ਉਹ ਯੁਧਿਸ਼ਠਿਰ ਦੇ ਇਹ ਤਰੀਕਾ ਵਰਤ ਲਿਆ, ਦੂਜਾ ਜਿਹੜਾ ਹੈ ਵੀ ਜਿਹਨੇ ਇਸ ਤੋਂ ਬਚਣਾ ਉਹ ਬਸ ਚੁੱਪ ਚਾਪ ਹੀ ਹੋ ਜਾਏ, ਜਿੱਥੇ ਨੁਕਸਾਨ ਹੁੰਦਾ ਉੱਥੇ ਐਵੇਂ ਸੱਚੀ ਗਾਹੀ ਜੀ ਨਾ ਦਿੰਦਾ ਫਿਰੇ ਵੀ ਮੈਂ ਦੇਖਿਆ ਇਹ, ਮੈਂ ਦੇਖਿਆ ਫਸਾਏ ਨਾ, ਉੱਥੇ ਚੁੱਪ ਕਰੇ, ਕਿਸੇ ਪਾਸੇ ਦਾ ਨਾ ਪੱਖ ਲਵੇ। ਫਿਰ ਜਦੋਂ ਕੋਈ ਬੋਲਿਆ ਚੱਲਿਆ ਨਾ ਕਿਵੇਂ ਉਹ ਕੋਈ ਕਰੂਗਾ, ਅਤੇ ਬਚਾਅ ਹੋ ਜਾਊ ਉਹਦਾ ਵੀ ਅਤੇ ਆਪਣਾ ਵੀ। ਜੇ ਝੂਠ ਬੋਲੋ ਫਿਰ ਇਹ ਵੀ ਪਾਪੀ ਹੋਊ, ਸੱਚ ਬੋਲੂ ਉਹਦਾ ਨੁਕਸਾਨ ਹੋ ਜਾਊ, ਉਹ ਕਿਸੇ ਦਾ ਨੁਕਸਾਨ ਹੋ ਗਿਆ ਸਮਝ ਲਓ ਇਹਦਾ ਵੀ ਹੋ ਜਾਊ। ਇਸ ਕਰਕੇ ਗੁਰਮਤਿ ਦਾ ਇਹ ਵਿਚਾਰ ਹੈ ਵੀ ਜਿੱਥੇ ਕੋਈ ਸੱਚ ਬੋਲਿਆ ਨੁਕਸਾਨ ਹੁੰਦਾ ਹੈ, ਕਿਸੇ ਦਾ ਮਾੜਾ ਹੁੰਦਾ ਹੈ, ਉੱਥੇ ਝੂਠ ਤਾਂ ਬੋਲੇ ਨਾ, ਅਤੇ ਸੱਚ ਬੋਲਣ ਵੱਲੋਂ ਚੁੱਪ ਹੀ ਕਰ ਜੇ, ਸੱਚ ਨਾ ਬੋਲੇ। ਇਸ ਪਰ ਇੱਕ ਪ੍ਰਸੰਗ ਸੁਣ ਲੇਹੂ। ਹਾਂ, ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਵੀ ਜੇ ਕੋਈ ਸੱਚ ਬੋਲਦਾ ਨਾ, ਉਹਦੇ ਨਾਲ ਕਿਸੇ ਦਾ ਮਾੜਾ ਕਿਵੇਂ ਹੋ ਜਾਂਦਾ ਹੈ। ਇਹਦੇ ਉੱਪਰ ਤੈਨੂੰ ਇੱਕ ਪ੍ਰਸੰਗ ਸੁਣਾਉਣੇ, ਸਾਖੀ ਸੁਣਾਉਣੇ, ਉਹ ਤੂੰ ਸੁਣ ਲੈ ਤੀਰਥੇ। ਨਿਰਣੈ ਕਰ ਪੁੰਨ ਕਰ ਹੈ ਕਰਨ ਕਰੇ ਹੂ, ਨਿਰਣੈ ਕਰ ਪੁੰਨ ਕਹਿਣ ਕਰੇ ਹੂ। ਇਸ ਤਰ੍ਹਾਂ ਕਹਿੰਦੇ ਸਾਖੀ ਸੁਣ ਕੇ ਫਿਰ ਨਿਰਣਾ ਕਰਕੇ ਤੂੰ ਵੀ ਕਹਿਣਾ ਕਰੀ, ਸੱਚ ਬੋਲਣ ਕਰਕੇ ਕਿੰਨਾ ਨੁਕਸਾਨ ਹੋ ਜਾਂਦਾ ਹੈ। ਫਿਰ ਉਹ ਸਾਧ ਇੱਕ ਨਿਰਪ ਕੇ ਦੁਆਰੇ। ਹਾਂ, ਕਹਿੰਦੇ ਕੋਈ ਰਾਜਾ ਆਪਣੇ ਲੜਕੇ ਦਾ ਵਿਆਹ ਕਰਕੇ ਆ ਰਿਹਾ ਸੀ, ਅਤੇ ਉਹ ਸਾਧੂ ਦੇ ਦਰਵਾਜ਼ੇ ਵਿੱਚ ਕਹਿੰਦੇ ਉਹ ਅੱਟ ਗਿਆ। ਉਹ ਐਸਾ ਸਾਖੀ ਪ੍ਰਮਾਣ ਪੁਸਤਕ ਵਿੱਚ ਲਿਖਿਆ ਹੈ ਵੀ ਰਾਜਾ ਆਪਣੇ ਪੁੱਤਰ ਦਾ ਵਿਵਾਹ ਕਰਕੇ ਵਾਪਸ ਪਰਤ ਰਿਹਾ ਸੀ। ਜੋਤਸ਼ੀਆਂ ਨੇ ਦੱਸਿਆ, ਕਹਿੰਦੇ ਵੀ ਅੱਜ ਜਿਹੜਾ ਘਰ ਵਿੱਚ ਤੂੰ ਪ੍ਰਵੇਸ਼ ਕਰਨਾ ਹੈ ਨਾ, ਇਹ ਮਾੜਾ ਸਮਾਂ ਹੈ। ਅੱਜ ਦੀ ਰਾਤ ਤੂੰ ਜੰਗਲ ਵਿੱਚ ਹੀ ਬਤੀਤ ਕਰ, ਕੱਲ੍ਹ ਨੂੰ ਸਵੇਰੇ ਆਪਣੀ ਨੂੰਹ ਨੂੰ ਲੈ ਕੇ ਸ਼ਹਿਰ ਵਿੱਚ ਪ੍ਰਵੇਸ਼ ਹੈ, ਘਰੇ ਜਾਈਂ। ਇਹ ਜਿਹੜੇ ਰਾਜੇ ਮਰਜਾਜੇ ਇਸੇ ਹੀ ਹੁੰਦੇ, ਇਹ ਵਹਿਮੀ ਬਹੁਤ ਹੁੰਦੇ, ਜੋਤਸ਼ੀਆਂ ਤੋਂ ਬਹੁਤ ਪੁੱਛ ਪੜਤਾਲ ਕਰਦੇ ਹੁੰਦੇ। ਇਹ ਮੁਸਲਮਾਨ ਜਹਾਂਗੀਰ ਵੀ ਸੀ, ਉਹ ਵੀ ਜੋਤਸ਼ੀ ਤੋਂ ਪੁੱਛਦਾ ਨਜੂਮੀਆਂ ਦੱਸ ਵੀ ਕੀ ਹੈ, ਅਤੇ ਚੰਦੂ ਨੇ ਨਜੂਮੀ ਰਾਹੀਂ ਸਾਰਾ ਕੁਛ ਕਰਾਇਆ ਸੀ ਵੀ ਤੈਨੂੰ ਤਾਂ ਸਾੜ ਸਤੀ ਆ ਗਈ, ਤੈਨੂੰ ਉਹ ਆ ਗਿਆ, ਗੁਰੂ ਹਰਗੋਬਿੰਦ ਸਾਹਿਬ ਨੂੰ ਤੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ, ਉਹ ਚਲੀਸਾ ਬਰਨੀ ਕਰਨ, ਫਿਰ ਇਹ ਸਾਲ ਸਤੀ ਟਲੂ ਜੀ। ਅਤੇ ਜੋਤਸ਼ੀ ਦੇ ਮਗਰ ਲੱਗ ਕੇ ਵੇਖ ਲਓ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜਤਾ ਸੀ ਜਹਾਂਗੀਰ ਨੇ। ਉਹ ਰਾਜੇ ਨੂੰ ਉਹ ਜੋਤਸ਼ੀ ਨੇ ਦੱਸਤਾ ਵੀ ਅੱਜ ਤੇਰੇ ਲਈ ਮਾੜਾ ਦਿਨ ਹੈ, ਅੱਜ ਤੂੰ ਇੱਥੇ ਜੰਗਲ ਵਿੱਚ ਹੀ ਰਹਿ, ਕੱਲ੍ਹ ਨੂੰ ਆਪਣੀ ਨੂੰਹ ਨੂੰ ਤੂੰ ਆਪਣੇ ਮਹਿਲਾਂ ਵਿੱਚ ਲਿਜਾਈ। ਉਹ ਫਿਰ ਰਾਜੇ ਨੇ ਜੋਤਸ਼ੀ ਦੀ ਗੱਲ ਨੂੰ ਚੰਗਾ ਜਾਣ ਕੇ ਫਿਰ ਜੰਗਲ ਵਿੱਚ ਹੀ ਨਿਵਾਸ ਕਰ ਲਿਆ, ਜਿੱਥੇ ਸਾਧੂ ਰਹਿੰਦਾ ਸੀ ਨਾ, ਭਲਾ ਪੁਰਸ਼ ਚੰਗਾ ਬੰਦਗੀ ਵਾਲਾ। ਅਤੇ ਉਹਨੂੰ ਕਹਿਣ ਲੱਗੇ ਵੀ ਆ ਮੇਰੀ ਨੂੰਹ ਆਇਆ ਬੱਚਾ, ਚਲੋ ਅਸੀਂ ਤਾਂ ਬਾਹਰ ਬੂਹਰ ਪੈ ਜਾਵਾਂਗੇ, ਇਹਨਾਂ ਲਈ ਜਗ੍ਹਾ ਤੂੰ ਆਪਣੀ ਦੇ ਦੇ, ਅੱਜ ਇਹ ਅੰਦਰ ਪੈ ਪੂ ਜਾਣਗੇ, ਤੂੰ ਵੀ ਅੱਜ ਦਾ ਦਿਨ ਅੱਜ ਦੀ ਰਾਤ ਇੱਧਰ ਬਾਹਰ ਦਰਵਾਜ਼ੇ 'ਤੇ ਬਹਿ ਕੇ ਕੱਟ ਲਾ। ਤੇ ਉਹ ਸਾਧੂ ਮੰਨ ਗਿਆ ਵੀ ਠੀਕ ਹੈ ਵੀ ਚਲੋ ਕੋਈ ਨਾ, ਇਹ ਬੱਚਾ ਬੱਚੀ ਹੈ, ਮੇਰਾ ਕੀ ਹੈ, ਮੈਂ ਬਾਹਰ ਪੈ ਜਾਣਾ, ਤੁਸੀਂ ਵੀ ਬਾਹਰ ਹੀ ਰਹਿਣਾ। ਇਸ ਤਰ੍ਹਾਂ ਕਹਿੰਦੇ ਉਹ ਜਿਹੜਾ ਆਪਣਾ ਮਕਾਨ ਦਾ ਦਰਵਾਜ਼ਾ ਜਿਹਾ ਹੈ ਉਹ ਸਾਧੂ ਦੇ ਤੇ ਦਰਬਾਰ ਬੈਠਾ ਰਿਹਾ ਬੰਦਗੀ ਕਰਦਾ, ਤੇ ਉਹ ਜਿਹੜੀ ਹੈ ਰਾਜੇ ਦੀ ਨੂੰਹ ਹੈ ਤੇ ਪੁੱਤਰ ਹੈ ਉਹ ਕਰਦੇ ਅੰਦਰ ਸਾਧ ਦੇ ਅੰਦਰਲੇ ਮਕਾਨ ਵਿੱਚ ਵਿਰਾਜ ਗਏ। ਬੈਠੇ ਕੇਤਕ ਮਾਸ ਗੁਜ਼ਾਰੇ ਜੀ, ਬੈਠੇ ਕੇਤਕ ਮਾਸ ਗੁਜ਼ਾਰੇ। ਹਾਂ ਸਾਧੂ ਨਾ ਕਹਿੰਦੇ ਬੈਠਿਆ ਹੋਇਆ ਕਈ ਮਹੀਨੇ ਬਤੀਤ ਕਰਦੇ, ਉਹ ਥੋੜ੍ਹਾ ਜਿਹਾ ਸਾਖੀ ਪ੍ਰਵਾਨ ਨਾਲ ਇੱਕ ਸਾਖੀ ਵਿੱਚ ਥੋੜ੍ਹਾ ਜਿਹਾ ਉਹ ਪ੍ਰਸੰਗ ਹੈ ਥੋੜ੍ਹੇ ਜਿਹੇ ਫਰਕ ਨਾਲ, ਵੀ ਕਿਸੇ ਸਾਧੂ ਦੀ ਸਿਰਸਲਾਘਾ ਰਾਜੇ ਨੇ ਸੁਣੀ ਅਤੇ ਰਾਜਾ ਉਹਨੂੰ ਦਰਸ਼ਨ ਕਰਕੇ ਅਤੇ ਬੇਨਤੀ ਕਰਕੇ ਘਰ ਵਿੱਚ ਲੈ ਆਇਆ, ਮਹਿਲਾਂ ਵਿੱਚ ਲੈ ਆਇਆ। ਫਿਰ ਰਾਜੇ ਦਾ ਪੁੱਤਰ ਦਾ ਵਿਵਾਹ ਹੋਇਆ ਅਤੇ ਉਹ ਆਪਣੀ ਨੂੰਹ ਨੂੰ ਲੈ ਆਇਆ। ਵੀ ਇਸ ਤਰ੍ਹਾਂ ਉਹ ਸਾਧੂ ਆਪਣੇ ਦੁਆਰੇ ਤੇ ਕੁਝ ਮਹੀਨੇ ਉਹ ਰਾਜੇ ਦੇ ਰਿਹਾ। ਸੋ ਨਰਿਪ ਪੁੱਤਰ ਵਿਆਹ ਕਰ ਆਇਓ। ਉਹ ਜਿਹੜਾ ਰਾਜੇ ਦਾ ਪੁੱਤਰ ਸੀ ਕਹਿੰਦੇ ਆਪਣੇ ਪੁੱਤਰ ਨੂੰ ਵਿਵਾਹ ਕਰਕੇ ਨੂੰਹ ਲੈ ਕੇ ਆਇਆ ਵਾਪਸ। ਸਰਬ ਪ੍ਰਕਾਰ ਉਤਸ਼ਾਹ ਵਧਾਇਓ। ਸਭ ਤਰ੍ਹਾਂ ਕਰਕੇ ਬੜਾ ਚਾਅ ਉਤਸ਼ਾਹ ਵਜਾਇਆ, ਖੁਸ਼ੀਆਂ ਮਨਾਈਆਂ ਰਾਜੇ ਨੇ। ਰਾਜਕੁਮਾਰ ਇੱਕ ਮੰਦਰ ਮਾ ਕਹਿੰਦੇ ਜਿਹੜਾ ਰਾਜੇ ਦਾ ਪੁੱਤਰ ਸੀ ਉਹ ਤਾਂ ਇੱਕ ਮਕਾਨ ਦੇ ਵਿੱਚ ਲੇ ਕਰ ਬਧੂ ਸੁਪਤ ਪਾਤਾ ਆਪਣੀ ਜਿਹੜੀ ਨਵ ਵਿਆਹੀ ਉਹਨੂੰ ਲੈ ਕਰਕੇ ਵਿਰਾਜ ਗਿਆ ਹੈ। ਕਿਤਕ ਰਾਤ ਬੀਤੇ ਸੁਖ ਪਾਈ। ਹਾਂ ਕੁਝ ਕਹਿੰਦੇ ਰਾਤ ਦਾ ਸਮਾਂ ਵਿਰਾਜਿਆ ਹੋਇਆ ਸੁਖ ਪਾ ਕੇ ਲੰਘਿਆ ਹੈ। ਤਾਹੇ ਬਧੂ ਕੋ ਨੀਂਦ ਨਾ ਆਈ। ਹਾਂ ਜਿਹੜਾ ਰਾਜ ਪੁੱਤਰ ਦੀ ਨਵ ਵਿਆਹੀ ਸੀ ਉਹ ਨਵਾਂ ਮਕਾਨ ਨਵਾਂ ਥਾਨ ਹੋਣ ਕਰਕੇ ਉਹਨੂੰ ਕਹਿੰਦੇ ਰਾਤ ਨੂੰ ਨੀਂਦ ਨਾ ਆਈ। ਜਮ ਧਰ ਹੁਤੀ ਸਿਰਾਣੇ ਧਰੀ ਆਪਣਾ ਜਿਹੜਾ ਪਤੀ ਸੀ ਉਹਦੇ ਸਿਰਾਣੇ ਤੇ ਕਟਾਰ ਜੀ ਰੱਖੀ ਹੋਈ ਸੀ। ਇਹ ਤਿਰੀਏ ਨੇ ਸੋ ਦੇਖਣ ਕਰੀ। ਕਹਿੰਦੇ ਉਹ ਜਿਹੜੀ ਪੁੱਤਰ ਦੀ ਘਰਵਾਲੀ ਸੀ ਉਹਨੇ ਦੇਖ ਲੈ ਕੇ ਉਹ ਦੇਖਣਾ ਜੋ ਸ਼ੁਰੂ ਕਰ ਦਿੱਤੀ ਹੈ। ਅਤ ਤੀਛਣ ਹੇਰੀ ਲੇ ਹਾਥ ਆ ਬੜੀ ਤਿੱਖੀ ਕਟਾਰ ਜੀ ਲੈ ਕੇ ਜਦੋਂ ਹੱਥਾਂ ਵਿੱਚ ਉਹਨੇ ਦੇਖਣਾ ਕੀਤੀ ਇਧਰ ਉਧਰ ਪਰ ਉਹ ਸੁਪਤ ਸਾਥ ਹੈ ਤਿਸ ਨਾਥ ਦਾ ਜਿਹੜਾ ਮਾਲਕ ਸੀ ਉਹ ਪਣਗ ਦੇ ਨਾਲ ਹੀ ਪਿਆ ਹੋਇਆ ਸੀ। ਛੁੱਟੀ ਅਚਾਨਕ ਕਰਤੇ ਜਬੈ ਉਹਦੀ ਬੋਟੀ ਤੋਂ ਇਧਰ ਉਧਰ ਨੂੰ ਕਟਾਰ ਜੀ ਕਰਦਿਆਂ ਕਹਿੰਦੇ ਹੱਥ ਤੋਂ ਜਦੋਂ ਛੁੱਟ ਗਈ ਉਹ ਗਿਰੀ ਉਧਰ ਪਰ ਧਿਸ ਗਈ ਤਬੈ ਆਪਣੇ ਪਤੀ ਦੇ ਪੇਟ ਵਿੱਚ ਹੀ ਕਹਿੰਦੇ ਉਹ ਧਸ ਗਈ ਆ ਜਦੋਂ ਡਿੱਗੀ ਉਹ ਕਟਾਰ ਜੀ। ਨਿਰਿਪ ਸੁੱਤ ਮ੍ਰਿਤਕ ਭਇਓ ਤਤਕਾਲ। ਫਿਰ ਕੀ ਹੈ ਕਹਿੰਦੇ ਰਾਜੇ ਦਾ ਪੁੱਤਰ ਇਹ ਜਿਹੜੀ ਵਿਆਹੀ ਹੋਈ ਇਹਦਾ ਪਤੀ ਬੜੀ ਛੇਤੀ ਮਰ ਗਿਆ। ਚਿੰਤਾ ਤਰਤੀ ਹਿਰਦੈ ਵਿਸਾਲ ਇਧਰ ਜਿਹੜੀ ਇਸਤਰੀ ਇਹਨੇ ਚਿੱਤ ਵਿੱਚ ਬੜੀ ਚਿੰਤਾ ਕੀਤੀ ਹੈ ਵੀ ਹੁਣ ਕੀ ਕਰਾਂ ਮੈਂ। ਭਾਈ ਪਰਾਤ ਪਿੱਕੇ ਨਿਰਿਪ ਜਾਣੇ ਹੋ। ਸਵੇਰੇ ਸਵੇਰ ਹੋਈ ਵੇਖ ਕੇ ਰਾਜੇ ਨੇ ਜਾਣਿਆ ਵੀ ਪੁੱਤਰ ਤਾਂ ਮੇਰਾ ਮਰਿਆ ਪਿਆ ਹੈ। ਸਭਨ ਸਾਥ ਤਪ ਬਧੂ ਬਖਾਨੇ ਉਹ ਸਵੇਰੇ ਜਿਹੜੀ ਨਵ ਵਿਆਹੀ ਆਈ ਉਸਨੇ ਸਾਰਿਆਂ ਵਜ਼ੀਰਾਂ ਰਾਜਿਆਂ ਰਾਜੇ ਸਮੇਤਿਓਂ ਕਹਿ ਦਿੱਤਾ ਮੁੱਖ ਤੋਂ ਇਹੋ ਜੋ ਸਾਧ ਰੂਪ ਕਰ ਥਿਰਿਓ। ਕਹਿੰਦੇ ਆ ਜਿਹੜਾ ਸਾਧਿਆਂ ਦਾ ਰੂਪ ਜਿਹਾ ਬਣਾ ਕੇ ਇੱਥੇ ਬੈਠਾ ਹੋਇਆ ਹੈ। ਆਏ ਇਹਾਂ ਪਤ ਕੋ ਹੱਥ ਕਰਿਓ। ਇਹ ਕਹਿੰਦੇ ਸਾਧ ਨੇ ਇੱਥੇ ਆ ਕੇ ਮੇਰੇ ਪਤੀ ਨੂੰ ਸ਼ਰੀਰ ਮਾਰ ਕੇ ਮਾਰ ਦਿੱਤਾ ਹੈ। ਸੁਨ ਭੂਪਤ ਰੋਦਤ ਬਿਰ ਲਾਪਤ ਇਸ ਤਰ੍ਹਾਂ ਜਿਹੜੀ ਆਪਣੀ ਨੂੰਹ ਆ ਉਤੋਂ ਸੁਣ ਕੇ ਜਿਹੜਾ ਰਾਜਾ ਹੈ ਰੋਂਦਾ ਹੈ ਬਿਰਲਾਪ ਕਰਦਾ ਹੈ। ਕਹਿਓ ਸਾਧ ਕੋ ਬਹੁ ਸੰਤਾਪਤ ਸਾਧੂ ਨੂੰ ਪਕੜ ਲਿਆ ਬੜਾ ਉਹਨੂੰ ਸੰਤਾਪ ਕੀ ਤੰਗ ਕੀਤਾ ਹੈ ਦੁੱਖ ਦਿੱਤਾ ਹੈ। ਹੁਣ ਸਭ ਮਿਲ ਨਿਰਭਰ ਦਾ ਵਿਚਾਰਾ ਐਲਕਾਰ ਪਿਆਰ ਅਤੇ ਵੀਰਾਂ ਨਾਲ ਮਿਲ ਮੁੜ ਕੇ ਇਸ ਰਾਜੇ ਨੇ ਸਭ ਨਾਲ ਚੰਗੀ ਤਰ੍ਹਾਂ ਵਿਚਾਰ ਕੀਤਾ ਹੈ। ਇਸ ਮਾਰੇ ਸੁੱਤ ਜੀਏ ਨਾ ਹਮਾਰਾ, ਜੇ ਸਾਧੂ ਨੂੰ ਹੁਣ ਆਪਾਂ ਮਾਰ ਦੇਈਏ ਇਸੇ ਸਰੀਰ ਨਾਲ, ਫਿਰ ਸਾਡਾ ਪੁੱਤਰ ਕਿਹੜਾ ਜਾਣਾ ਹੈ। ਇੱਕ ਹੱਥ ਕੋ ਕਾਟ ਨਿਕਾਰਾ, ਕਹਿੰਦੇ ਵੀ ਇਸ ਨੇ ਹੱਥ ਦੇ ਵਿੱਚ ਕਟਾਰ ਲੈ ਕੇ ਤੇ ਹੱਥ ਨਾਲ ਕਟਾਰ ਮਾਰ ਕੇ ਮੇਰੇ ਪੁੱਤਰ ਨੂੰ ਮਾਰਿਆ ਹੈ। ਚਲੋ ਇਹਦੇ ਹੱਥ ਨੂੰ ਸਜ਼ਾ ਦਿੰਦੇ ਹਾਂ। ਹੱਥ ਜਾ ਕੱਟ ਕੇ ਤੇ ਰਾਜੇ ਨੇ ਧੱਕੇ ਮਾਰ ਕੇ ਸਾਧ ਨੂੰ ਬਾਹਰ ਕੱਢ ਦਿੱਤਾ। ਚੱਲਿਓ ਸਾਧ ਲਹਿ ਕਸ਼ਟ ਉਦਾਰਾ, ਸਾਧੂ ਨੇ ਤਾਂ ਲੜਕੀ ਮਾਰੀ ਨਹੀਂ ਸੀ, ਬੜਾ ਦੁੱਖ ਲੈਂਦਾ ਹੱਥ ਕੱਟਿਆ ਤੇ ਚੱਲਿਆ ਵਿਚਾਰਾ ਰੋਂਦਾ ਹੋਇਆ। ਚਿਤਵਤ ਪ੍ਰਭ ਕੇ ਘਰ ਹੈ ਨਿਆਇ, ਮਨ ਵਿੱਚ ਸੋਚਦਾ ਵਿਚਾਰਦਾ ਵੀ ਪਰਮੇਸ਼ਰ ਦੇ ਘਰ ਦੇ ਵਿੱਚ ਨਿਆਇ ਕਿ ਬੇਇਨਸਾਫੀ ਹੈ। ਨਹਿ ਅਗ ਮੈਂ ਕੀਏ ਮਿਲੀ ਸਜਾਏ, ਮੈਂ ਤਾਂ ਲੜਕੇ ਨੂੰ ਮਾਰਨ ਦਾ ਪਾਪ ਨਹੀਂ ਕੀਤਾ ਤੇ ਮੈਨੂੰ ਐਵੇਂ ਵਾਧੂ ਫਜ਼ੂਲੀ ਸਜ਼ਾ ਮਿਲ ਗਈ, ਮੈਨੂੰ ਐਵੇਂ ਧੱਕੇ ਵੱਜ ਗਏ, ਮੇਰਾ ਐਵੇਂ ਵਾਧੂ ਹੱਥ ਕੱਟਿਆ ਗਿਆ। ਮੋਹ ਸਾਥ ਅਨਨਿਆਇ ਕੀਓ ਹੈ, ਇਹ ਤਾਂ ਵੀ ਪਰਮੇਸ਼ਰ ਨੇ ਮੇਰੇ ਨਾਲ ਤਾਂ ਬੜਾ ਭਾਰੀ ਅਨਿਆ ਜਾਂ ਬੇਇਨਸਾਫੀ ਜੀ ਕੀਤੀ। ਇਮ ਵਿਚਾਰ ਚਿੰਤਾ ਵੱਡ ਉਰ ਧਰ, ਇਸ ਤਰ੍ਹਾਂ ਵਿਚਾਰ ਕਰਕੇ ਸਾਧੂ ਚਿੱਤ ਵਿੱਚ ਬੜੀ ਚਿੰਤਾ ਮੇਰੇ ਨਾਲ ਅਨਿਆ ਹੋਇਆ ਪਰਮੇਸ਼ਰ ਨੇ ਕਰਾਇਆ। ਸੁਣਿਓ ਬਸੈ ਦਿਜ ਕਾਂਸ਼ੀ ਮਾਹੇ, ਫਿਰ ਕਿਸੇ ਤੋਂ ਸੁਣਿਆ ਵੀ ਇੱਕ ਕੋਈ ਬ੍ਰਾਹਮਣ ਕਾਂਸ਼ੀ ਵਿੱਚ ਸਿਆਣਾ ਜੋਰ ਸੀ ਬਸਦਾ ਹੈ। ਪ੍ਰਥਮ ਜਨਮ ਕੀ ਸੁਧ ਕੋ ਪ੍ਰਾਹੇ, ਆਹੋ ਕਹਿੰਦੇ ਕਰਮ ਵਿਪਾਕ ਜਿਹੜਾ ਪੁਸਤਕ ਹੈ ਨਾ ਉਹ ਪੜਿਆ ਹੋਇਆ ਹੈ ਤੇ ਉਹ ਪਿਛਲੇ ਜਨਮ ਦੀ ਸਾਰੀ ਗੱਲ ਦੱਸ ਦਿੰਦਾ ਹੈ। ਕਰਮ ਵਿਪਾਕ ਸੋ ਗ੍ਰੰਥ ਵਿਚਾਰ ਹੈ, ਕਿਉਂਕਿ ਜਿਹੜਾ ਕਰਮ ਵਿਪਾਕ ਨਾਮੇ ਪੁਸਤਕ ਹੈ ਉਹਦਾ ਵਿਚਾਰ ਕਰਕੇ ਦੱਸ ਦਿੰਦਾ ਹੈ। ਦੁੱਖ ਸੁੱਖ ਕੋ ਸਭ ਹੇਤ ਉਚਾਰੇ, ਪਿਛਲੇ ਜਨਮ ਦਾ ਇਹਨੇ ਜੋ ਕੋਈ ਕਹਿੰਦੇ ਵੀ ਕਿਹੜਾ ਪਾਪ ਕੀਤਾ ਕਿਹੜਾ ਚੰਗਾ ਕੀਤਾ, ਸੁੱਖ ਦੁੱਖ ਦਾ ਜਿਹੜਾ ਕਾਰਨ ਆ ਉਹ ਕਹਿੰਦੇ ਵਿਚਾਰ ਕੇ ਦੱਸ ਦਿੰਦਾ ਹੈ। ਗਇਓ ਸਾਧ ਬੂਜਤ ਘਰ ਨਾਮ, ਕਹਿੰਦੇ ਉਹ ਸਾਧੂ ਵਿਚਾਰਾ ਚੱਲਦਾ ਚੱਲਦਾ ਕਾਂਸ਼ੀ ਚਲਿਆ ਗਿਆ ਤੇ ਉਹ ਬ੍ਰਹਮਣ ਦਾ ਘਰ ਜੋ ਸੀਧਾ ਪੁੱਛ ਰਿਹਾ ਹੈ। ਦਿਜਨ ਹੁਤੋ ਬੈਠੀ ਤਿਸ ਬਾਮ, ਕਿਸੇ ਨੇ ਸਾਧੂ ਨੂੰ ਦੱਸ ਦਿੱਤਾ ਵੀ ਆ ਜੋ ਸੀ ਬ੍ਰਹਮਣ ਦਾ ਘਰ ਹੈ, ਤੇ ਜਦੋਂ ਆਵਾਜ਼ ਜੀ ਮਾਰੀ ਉਹ ਬ੍ਰਹਮਣ ਤਾਂ ਘਰੇ ਹੈ ਨਹੀਂ ਸੀ, ਉਹਦੇ ਘਰ ਵਿੱਚ ਬ੍ਰਾਹਮਣੀ ਬੈਠੀ ਹੋਈ ਹੈ। ਪੁੱਛਤ ਭਾਇਓ ਬਿਪਰ ਕਿਤ ਗਇਓ, ਉਹ ਬ੍ਰਾਹਮਣੀ ਨੂੰ ਪੁੱਛਣ ਲੱਗਿਆ ਮਾਤਾ ਜੀ ਜਿਹੜਾ ਬ੍ਰਾਹਮਣ ਉਹ ਕਿੱਥੇ ਗਿਆ ਹੋਇਆ ਹੈ। ਸੁਣ ਤੇਰੀ ਹੈ ਹਿਰਦੈ ਰੋਸ ਬਹੁ ਕੀਓ, ਇਸਤਰੀ ਨੇ ਬ੍ਰਾਹਮਣੀ ਨੇ ਸੁਣ ਕੇ ਨਾ ਆਪਣੇ ਚਿੱਤ ਵਿੱਚ ਬਹੁਤ ਗੁੱਸਾ ਕੀਤਾ। ਕੁਛ ਨਿਜ ਪਤ ਕੋ ਗਾਰ ਉਚਾਰੀ, ਕੋਈ ਤਾਂ ਆਪਣੇ ਪਤੀ ਬ੍ਰਾਹਮਣ ਨੂੰ ਸਿੱਧੀਆਂ ਗਾਲਾਂ ਉਹਨੇ ਕੱਢੀਆਂ ਹਨ ਬਣਾ ਕੇ। ਨਿਠਰ ਸਾਧ ਕੋ ਕਹਿ ਕਲ ਹਾਰੀ, ਫੇਰ ਜਿਹੜਾ ਸਾਧੂ ਹੈ ਕਹਿੰਦੇ ਉਹਨੂੰ ਵੀ ਉਹਦੇ ਘਰੇ ਲਾ ਹੋ ਗਿਆ ਵੀ ਕਿਵੇਂ ਮੂੰਹ ਜਾ ਚੁੱਕ ਕੇ ਤੂੰ ਭੂਵਨਿਆ ਇੱਧਰ ਨੂੰ ਆਇਆ ਹੈ, ਉਹ ਕਹਿੰਦੇ ਲੜਾਈ ਕੀਤੀ ਹੈ। ਬਿਸਮਤ ਰਹਿਓ ਕਹਾ ਦਿਜ ਨਾਰ, ਇਹ ਜਿਹੜਾ ਸਾਧੂ ਹੈ ਕਹਿੰਦੇ ਉਹ ਬ੍ਰਾਹਮਣੀ ਦੀਆਂ ਗੱਲਾਂ ਜੀਆਂ ਸੁਣ ਕੇ ਬੜਾ ਅਚਰਜਾ ਹੋ ਰਿਹਾ ਵੀ ਕਿੱਥੇ ਹੋ ਏਡਾ ਵੱਡਾ ਜੋ ਸੀ ਬ੍ਰਾਹਮਣ ਕਿੱਥੇ ਆ, ਬ੍ਰਾਹਮਣੀ ਗਾਲਾਂ ਕੱਢਣ ਵਾਲੀ ਘਰ ਵਾਲੀ ਬਣਾਈ ਬੈਠਾ ਹੈ। ਸੋ ਪੰਡਿਤ ਮੈਂ ਸੁਣਿਓ ਉਦਾਰ, ਉਹ ਜਿਹੜਾ ਬ੍ਰਾਹਮਣ ਸੀ ਉਹ ਤਾਂ ਮੈਂ ਬੜਾ ਸਿਆਣਾ ਜੋ ਸੀ, ਪੜਿਆ ਲਿਖਿਆ ਸੁਣਿਆ ਕਿਵੇਂ ਇੱਥੇ ਨਰੜ ਜਾ ਹੋ ਗਿਆ ਇਸ ਨਾਲ। ਥਿਰਿਓ ਦੁਆਰ ਬਾਹਰ ਦਿਜ ਆਇਓ, ਕਹਿੰਦੇ ਚਲੋ ਵੀ ਬ੍ਰਾਹਮਣ ਆ ਜਾਊਗਾ ਆਪਾਂ ਉਹ ਤੋਂ ਵੀ ਪੁੱਛ ਲਾਂਗਾ ਵੀ ਆਹ ਨਰੜ ਜਾ ਕਿਵੇਂ ਹੋ ਗਏ, ਆਪਣੀ ਵੀ ਗੱਲ ਹੋ ਜਾਊਗੀ। ਇਸ ਤਰ੍ਹਾਂ ਕਹਿੰਦੇ ਉਹ ਸਾਧੂ ਦਰਵਾਜ਼ੇ ਅੱਗੇ ਬੈਠਾ ਹੈ ਤੇ ਮੈਨੂੰ ਬ੍ਰਾਹਮਣ ਆ ਗਿਆ ਹੈ। ਸਭ ਆਪਣੋ ਪ੍ਰਸੰਗ ਸੁਣਾਇਓ, ਤੇ ਸਾਧੂ ਨੇ ਆਪਣਾ ਸਾਰਾ ਪ੍ਰਸੰਗ ਸੁਣਾ ਦਿੱਤਾ ਵੀ ਜੰਗਲ ਵਿੱਚ ਮੈਂ ਬੈਠਾ ਸੀ, ਬੇਨਤੀਆਂ ਕਰਕੇ ਰਾਜਾ ਆਪਣੇ ਮਹਿਲਾਂ ਵਿੱਚ ਰਹਿ ਗਿਆ, ਘਰੇ ਪੁੱਤਰ ਦਾ ਵਿਵਾਹ ਕਰਕੇ ਆਇਆ, ਰਾਤ ਨੂੰ ਪਤਾ ਨਹੀਂ ਕੀ ਭਾਣਾ ਵਰਤਿਆ, ਕੀ ਨੇ ਰਾਜੇ ਦਾ ਪੁੱਤਰ ਮਾਰਤਾ, ਸ਼੍ਰੀ ਵਰਗਾ ਤੇ ਕਤਲ ਮੇਰੇ ਸਿਰ ਲਾ ਤਾ ਉਹਨੂੰ ਨੇ ਵੀ ਆਹ ਸਾਧ ਨੇ ਛੁਰੀ ਮਾਰ ਕੇ ਮਾਰਿਆ ਹੈ, ਇਸ ਤਰ੍ਹਾਂ ਵੀ ਮੇਰੇ ਨਾਲ ਬੇਇਨਸਾਫੀ ਦੀ ਗੱਲ ਹੋਈ ਹੈ, ਤੂੰ ਦੱਸ ਵੀ ਮੈਂ ਐਸਾ ਪਿਛਲੇ ਜਨਮ ਵਿੱਚ ਕਿਹੜਾ ਮਾੜਾ ਕਰਮ ਕੀਤਾ ਸੀ, ਇਸ ਕਰਕੇ ਮੈਨੂੰ ਸਜ਼ਾ ਮਿਲੀ। ਆ ਸਾਰਾ ਪ੍ਰਸੰਗ ਸੁਣਾਇਆ ਇਹ ਬ੍ਰਹਮਣ ਜੋਤ ਸੀ ਨੂੰ। ਫਿਰ ਕਹੀ ਤਿਸ ਤ੍ਰੀਏ ਕੀ ਬਾਤ। ਫਿਰ ਉਸ ਵੇਲੇ ਜਿਹੜਾ ਬ੍ਰਹਮਣ ਦੇ ਘਰ ਵਾਲੀ ਬ੍ਰਹਮਣੀ ਹੈ ਇਸਤਰੀ, ਉਹਦੀ ਗੱਲ ਜੀ ਕਹੀ। ਬੂਜੇ ਗਾਰ ਨਿਕਾਰਤ ਜਾਤ। ਇਹ ਬ੍ਰਹਮਣ ਜੀ ਮੈਂ ਤਾਂ ਸੁਤੇ ਪੁੱਛਿਆ ਵੀ ਮਾਤਾ ਜੀ ਬ੍ਰਹਮਣ ਜੀ ਕਿੱਥੇ ਹੈ, ਜੋਤਸੀ ਜੀ ਕਿੱਥੇ ਹੈ, ਤੇ ਸੁਣ ਕੇ ਮੈਨੂੰ ਤਾਂ ਗਾਲਾਂ ਹੀ ਕੱਢਣ ਲੱਗ ਪਈ ਇਸ ਦੀਆਂ। ਪੰਡਿਤ ਬੈਠ ਵਿਚਾਰ ਸੁਣਾਇਓ। ਪੰਡਿਤ ਜੀ ਨੇ ਕਹਿੰਦੇ ਬੈਠ ਕੇ ਫਿਰ ਉਸ ਵੇਲੇ ਵਿਚਾਰ ਕੇ ਸੁਣਾਇਆ ਇਸ ਨੂੰ। ਕਾਰਨ ਸੁਣੋ ਆਪ ਜਿਸ ਆਇਓ। ਕਹਿੰਦੇ ਵੀ ਜਿਸ ਤਰ੍ਹਾਂ ਆਪ ਆਏ ਹੈ ਨਾ ਇੱਥੇ ਪੁੱਛਣ ਲਈ, ਉਹਦਾ ਕਾਰਨ ਤੁਸੀਂ ਸੁਣ ਲਓ ਵੀ ਤੁਹਾਡਾ ਕਿਵੇਂ ਹੱਥ ਕਟਿਆ ਗਿਆ, ਕਿਉਂ ਤੁਹਾਨੂੰ ਧੱਕੇ ਵੱਜੇ। ਪ੍ਰਥਮ ਜਨਮ ਮੈਂ ਤੁਮ ਦਿਜ ਹੁਤੋ। ਕਹਿੰਦੇ ਵੀ ਸਾਧੂ ਸੁਣ ਲਾ, ਇਸ ਤੋਂ ਪਹਿਲੇ ਜਨਮ ਵਿੱਚ ਵੀ ਤੂੰ ਕਹਿੰਦੇ ਬ੍ਰਹਿਮਣੀ ਹੈ ਸੀ। ਬੈਠਿਓ ਜਲ ਤਟ ਮੰਜਨ ਕਿਤੋ। ਕਹਿੰਦੇ ਇਸ਼ਨਾਨ ਕਰਕੇ ਨਾ ਜਲ ਦੇ ਕਿਨਾਰੇ ਹੀ ਤੂੰ ਬੈਠਾ ਹੋਇਆ ਸੀ। ਏਕ ਹਾਥ ਗੋ ਮੁਖੀ ਮਝਾਰੀ। ਇਹ ਵੀ ਸਾਧੂ ਪਿਛਲੇ ਜਨਮ ਵਿੱਚ ਤੂੰ ਇਸ਼ਨਾਨ ਕਰਕੇ ਜਿਸ ਵੇਲੇ ਤੂੰ ਤੀਰਥ ਦੇ ਉਹ ਜਲ ਦੇ ਕਿਨਾਰੇ ਬੈਠਾ ਸੀ, ਇੱਕ ਹੱਥ ਤਾਂ ਤੇਰੀ ਉਹ ਗੋਮੁਖੀ ਵਿੱਚ ਉਹ ਗੁਸਲੀ ਵਿੱਚ ਪਾਇਆ ਹੋਇਆ ਸੀ। ਫੇਰਤ ਮਾਲਾ ਉੱਚ ਉਸਾਰੀ। ਇਸ ਤਰ੍ਹਾਂ ਹੱਥ ਨੂੰ ਤਾਂ ਜਾ ਚੁੱਕ ਕੇ ਉਸਾਰ ਕੇ ਤੇ ਮਾਲਾ ਫੇਰ ਰਿਹਾ ਸੀ ਉਹ ਗੋਮੁਖੀ ਗੁਸਲੀ ਵਿੱਚ ਹੀ ਲੁਕੋ ਕੇ ਗੁਪਤ ਕਰਕੇ। ਤਬ ਇੱਕ ਧੇਨ ਤਰਾਸ ਕੋ ਪਾਏ। ਪਿਛਲੇ ਜਨਮ ਵਿੱਚ ਤੇਰੇ ਮਾਲਿਆਂ ਫੇਰਦਿਆਂ ਫੇਰਦਿਆਂ ਉੱਥੇ ਇੱਕ ਗਊ ਆ ਗਈ। ਤੁਝ ਆਗੇ ਕੋ ਗਈ ਪਲਾਏ। ਤੇਰੇ ਕਹਿੰਦੇ ਅੱਗੇ ਦੀ ਹੋ ਕੇ ਅੱਗੇ ਜੰਗਲ ਵੱਲੋਂ ਭੱਜ ਗਈ ਦੌੜ ਗਈ ਗਊ। ਪਿੱਛੇ ਆਇਓ ਦੁਸ਼ਟ ਕਸਾਈ। ਗਊ ਦੇ ਪਿੱਛੇ ਪਿੱਛੇ ਕਹਿੰਦੇ ਜਿਹੜਾ ਭੈੜਾ ਦੁਸ਼ਟ ਉਹ ਕਸਾਈ ਆ ਗਿਆ। ਤਿੰਨ ਬੂਜੀ ਕਿਤ ਦਿਸ਼ ਗੋ ਆਈ। ਉਹ ਕਸਾਈ ਨੇ ਤੈਨੂੰ ਬ੍ਰਾਹਮਣ ਨੂੰ ਪੁੱਛਿਆ ਵੀ ਦੱਸ ਵੀ ਗਊ ਆਈ ਸੀ ਕਿੱਧਰ ਨੂੰ ਗਈ ਹੈ। ਮੋਨ ਧਰੀ ਮੁਖ ਤੇ ਨਾ ਅਲਾਈ। ਤੂੰ ਬਈ ਕਹਿੰਦੇ ਹੁਣ ਵਾਲਾ ਫਿਰ ਰਿਹਾ ਮੁਖੋਂ ਚੁੱਪ ਧਾਰ ਕੇ, ਇਸ ਕਰਕੇ ਜਵਾਨ ਤਾਂ ਤੂੰ ਬੋਲਿਆ ਨਾ। ਗਈ ਇਤ ਹੈ ਕਰ ਸਾਥ ਬਤਾਈ। ਹੱਸ ਦੀ ਸੈਂਤ ਜੀ ਕਰਕੇ ਤੂੰ ਗੱਲ ਦੱਸਦੀ ਵੀ ਇੱਧਰ ਨੂੰ ਗੋਆ ਜੰਗਲ ਵੱਲ ਨੂੰ ਗਈ ਹੈ। ਜਾਏ ਗਹੀ ਸੋ ਧੇਨ ਵਿਚਾਰੀ। ਉਹ ਵਿਚਾਰੀ ਜਿਹੜੀ ਗਊ ਹੈ ਕਸਾਈ ਨੇ ਜਾ ਕੇ ਫੜ ਲਈ ਪਕੜ ਲਈ। ਲੇ ਨਿਜ ਸਦਨ ਵਿਖੇ ਤਿੰਨ ਮਾਰੀ। ਇਹ ਆਪਣੇ ਘਰ ਵਿੱਚ ਲਿਆ ਕੇ ਉਹ ਕਸਾਈ ਨੇ ਗਊ ਨੂੰ ਕਹਿੰਦੇ ਮਾਰ ਦਿੱਤਾ। ਪੂਰ ਬਲੇ ਪੁੰਨਨ ਕੋ ਪਾਏ। ਫਿਰ ਕਹਿੰਦੇ ਉਹ ਜਿਹੜਾ ਪਿਛਲਾ ਕੋਈ ਪਿਛਲਾ ਜਨਮ ਦਾ ਪੁੰਨ ਰੂਪ ਕਰਮ ਕੀਤਾ ਸੀ ਉਹਦਾ ਫਲ ਪਾ ਕੇ ਪ੍ਰਤਾਪ ਪਾ ਕੇ। ਭਇਓ ਕਸਾਈ ਸੁਤ ਨਰ ਨਰ ਰਾਏ। ਕਹਿੰਦੇ ਉਹ ਜਿਹੜਾ ਕਸਾਈ ਸੀ ਪਿਛਲੇ ਪੁੰਨਾਂ ਦੇ ਕਰਮ ਕਰਕੇ ਰਾਜੇ ਦਾ ਪੁੱਤਰ ਜਾ ਬਣਿਆ। ਨਿਰਿਪ ਕੀ ਸੁਤਾ ਧੇਨ ਤਨ ਪਾਇਓ। ਉਹ ਜਿਹੜੀ ਗਊ ਸੀ ਜਿਸਨੂੰ ਕਸਾਈ ਨੇ ਮਾਰਿਆ ਸੀ, ਕਹਿੰਦੇ ਉਹਨੇ ਕਿਤੇ ਰਾਜੇ ਦੀ ਪੁੱਤਰੀ ਦਾ ਸਰੀਰ ਪਾ ਲਿਆ। ਹਿਤ ਬਦਲੇ ਸੰਜੋਗ ਬਣਾਇਓ। ਕਹਿੰਦੇ ਉਹ ਕਸਾਈ ਦਾ ਤੇ ਗਊ ਦਾ ਬਦਲਾ ਕਹਿੰਦੇ ਪੂਰਾ ਕਰਨ ਵਾਸਤੇ ਪਰਮੇਸ਼ਰ ਨੇ ਕਹਿੰਦੇ ਉਹ ਰਾਜੇ ਦੀ ਲੜਕੀ ਤੇ ਰਾਜੇ ਲੜਕੀ ਦਾ ਵਿਵਾਹ ਦਾ ਸੰਬੰਧ ਜਾ ਬਣਾ ਦਿੱਤਾ, ਸ਼ਾਦੀ ਸੰਬੰਧ ਬਣਾ ਦਿੱਤਾ। ਜਿਸ ਤ੍ਰੀਏ ਨੂੰ ਨੇ ਸੋ ਨਿਰਿਪ ਸੁਤ ਮਾਰਿਓ। ਕਹਿੰਦੇ ਉਹ ਜਿਹੜੀ ਪਿਛਲੇ ਜਨਮ ਦੀ ਗਊ ਸੀ ਨਾ ਹੁਣ ਰਾਜੇ ਦੀ ਲੜਕੀ ਬਣੀ ਬੈਠੀ ਸੀ, ਉਸਨੇ ਕਹਿੰਦੇ ਰਾਜੇ ਦੇ ਪੁੱਤਰ ਨੂੰ ਮਾਰਿਆ ਜੋ ਪਿਛਲੇ ਜਨਮ ਵਿੱਚ ਕਹਿੰਦੇ ਕਸਾਈ ਹੈ ਸੀ। ਕਰੇ ਤ੍ਰਾਸ ਤੁਮ ਨਾਮ ਉਚਾਰਿਓ। ਇਸ ਤਰ੍ਹਾਂ ਕਹਿੰਦੇ ਉਹ ਲੜਕੀ ਨੇ ਡਰ ਪੈ ਜਾ ਰਾਜੇ ਦਾ ਕਰਕੇ ਤੇਰੇ ਸਾਧੂ ਦਾ ਨਾਮ ਲੈ ਦਿੱਤਾ ਵੀ ਇਹਨੇ ਮਾਰਿਆ ਹੈ ਮੇਰੇ ਪਿੱਛੇ। ਹੱਥ ਸਾਥ ਤੈਂ ਧੇਨ ਬਤਾਈ। ਕਿਉਂਕਿ ਤੂੰ ਪਿਛਲੇ ਜਨਮ ਵਿੱਚ ਜਲ ਦੇ ਕਿਨਾਰੇ ਬੈਠਾ ਮਾਲਾ ਫੇਰ ਰਿਹਾ ਸੀ, ਉਹ ਕਸਾਈ ਨੇ ਪੁੱਛਿਆ ਸੀ ਨਾ ਗਊ ਕਿੱਧਰ ਨੂੰ ਗਈ ਹੈ, ਤੂੰ ਹੱਥ ਦੀ ਸਹਿਮਤ ਕੀਤੀ ਸੀ ਨਾ, ਇਸ ਕਰਕੇ ਤੇਰਾ ਗੁਰੂ ਨੇ ਹੱਥ ਕਟਾ ਦਿੱਤਾ, ਤੂੰ ਵੀ ਮਰਵਾਇਆ, ਤੇਰਾ ਹੱਥ ਕੱਟਿਆ ਗਿਆ। ਤਿਸ ਕੋ ਫਲ ਪਾ ਦੀਨ ਕਟਾਈ, ਇਸ ਕਰਕੇ ਉਹ ਜਿਹੜਾ ਤੂੰ ਹੱਥ ਦੀ ਸਹਿਮਤ ਕੀਤੀ ਸੀ ਉਹਦਾ ਮਾਲਾ ਤੈਨੂੰ ਵਾੜਾ ਫਲ ਹੋਇਆ, ਤੇਰਾ ਪਰਮੇਸ਼ਰ ਨੇ ਬਹਾਨਾ ਬਜਾ ਕੇ ਹੱਥ ਕਟਾ ਦਿੱਤਾ ਹੈ। ਪ੍ਰਭ ਅਨਿਆਏ ਕਰਹਿ ਨਹਿ ਕੈਸੇ, ਇਸ ਕਰਕੇ ਜਿਹੜਾ ਪਰਮੇਸ਼ਰ ਵਾਹਿਗੁਰੂ ਬਿਲਕੁਲ ਕਿਸੇ ਨਾਲ ਅਨਿਆਨ ਨਹੀਂ ਕਰਦਾ, ਬਿਲਕੁਲ ਬੇਇਨਸਾਫੀ ਨਹੀਂ ਉਹ ਕਰਦਾ ਹੈ। ਕਰੇ ਕਰਮ ਤੇ ਦੇ ਫਲ ਤੈਸੇ, ਉਹ ਜਿਹੋ ਜਿਹਾ ਕੋਈ ਜੀਵ ਕਰਮ ਕਰਦਾ ਉਹ ਜਾ ਉਹ ਫਲ ਦੇ ਦਿੰਦਾ ਕੋਈ ਢੰਗ ਤਰੀਕਾ ਬਹਾਨਾ ਬਣਾ ਕੇ। ਮਮ ਤੇਰੀਏ ਕੋ ਸੁਣ ਲਿਹੋ ਪ੍ਰਸੰਗ, ਬਾਕੀ ਵੀ ਆ ਮੇਰੀ ਘਰ ਵਾਲੀ ਮੈਨੂੰ ਗਾਲਾਂ ਕਰਦੀ ਤੇ ਤੈਨੂੰ ਗਾਲਾਂ ਕਰਦੀ, ਇਹਦਾ ਵੀ ਪ੍ਰਸੰਗ ਤੂੰ ਸੁਣ ਲਾ ਪਿਛਲੇ ਜਨਮ ਦਾ। ਨਹਿ ਸੰਸੈ ਕਰੀਏ ਚਿੱਤ ਸੰਗ, ਆਪਣੇ ਚਿੱਤ ਦੇ ਨਾਲ ਵੀ ਸੰਸਾ ਨਾ ਕਰ ਵੀ ਇਹ ਬ੍ਰਾਹਮਣ ਕਿਹੋ ਜਿਹਾ ਤਿੰਨ ਜਨਮਾਂ ਦੀਆਂ ਗੱਲਾਂ ਦੱਸਣ ਵਾਸਤੇ ਘਰ ਵਾਲੀ ਕਿਹੋ ਜਿਹੀ ਭੈੜੀ ਵਿਆਹੀ ਫਿਰਦਾ ਹੈ। ਪੂਰਬ ਜਨਮ ਕਾਗ ਕੋ ਮੇਰਾ, ਲੈ ਵੇ ਸਾਧੂ ਸੁਣ ਲਾ, ਇਸ ਤੋਂ ਪਹਿਲਾਂ ਜਿਹੜਾ ਮੇਰਾ ਜਨਮ ਸੀ ਕਹਿੰਦੇ ਕਾਂ ਦਾ ਸੀ। ਗਦੀ ਤੇਰੀਆ ਪਿੱਠ ਘਾਵ ਕਨੇਰਾ, ਜਿਹੜੀ ਬ੍ਰਾਹਮਣੀ ਹੈ ਨਾ ਮੇਰੇ ਘਰ ਵਾਲੀ ਇਹ ਕਹਿੰਦੇ ਪਿਛਲੇ ਜਨਮ ਦੀ ਗਦੀ ਹੈ ਸੀ, ਇਹਦੇ ਪਿੱਠ ਤੇ ਬੜਾ ਭਾਰੀ ਜ਼ਖਮ ਸੀ, ਲਾਗਾ ਲੱਗਿਆ ਹੋਇਆ ਸੀ। ਮੈਂ ਆਇਓ ਪਿੱਖ ਚੋਚ ਚਲਾਈ, ਮੈਂ ਕਹਿੰਦੇ ਹੁਣ ਕਾਂ ਸੀ ਆਪਣੇ ਸੁਭਾਵ ਅਨੁਸਾਰ ਕਹਿੰਦੇ ਉੱਡ ਕੇ ਆਇਆ ਤੇ ਚੁੰਝ ਜੀ ਮਾਰੀ ਜਿੱਥੇ ਲਾਗਾ ਲੱਗਿਆ ਸੀ। ਫਸੀ ਅਸਥ ਮਹਿ ਨਹਿ ਨਿਕਸਾਈ, ਕਹਿੰਦੇ ਹੱਡ ਜਿਹੜੇ ਦੇ ਵਿੱਚ ਫਸ ਗਈ ਤੇ ਉਹ ਚੁੰਝ ਜੀ ਮੇਰੀ ਨਿਕਲੀ ਨਾ ਸਕੀ। ਸ੍ਰੀ ਗੰਗਾ ਜਲ ਵਿਖੇ ਪ੍ਰਵੇਸ਼ੀ, ਇਹਨੂੰ ਪੀੜ ਜੀ ਹੋਈ ਗੰਗਾ ਦੇ ਕਿਨਾਰੇ ਸੀ, ਕਹਿੰਦੇ ਉਹ ਪਾਣੀ ਦੇ ਵਿੱਚ ਵੜ ਗਈ। ਆਗੇ ਗਮਨਤ ਪੀਰ ਵਿਸੇਖੀ, ਆ ਜਿਵੇਂ ਮੈਂ ਆਪਣੀ ਚੁੰਝ ਜੀ ਬਾਹਰ ਕੱਢ ਕੇ ਉਹ ਕੋਸ਼ਿਸ਼ ਕਰਦਾ ਤਿਵੇਂ ਤਿਵੇਂ ਉਹਨੂੰ ਜ਼ਿਆਦਾ ਪੀੜ ਹੁੰਦੀ, ਉਹ ਜ਼ਿਆਦਾ ਪਾਣੀ ਵਿੱਚ ਵੜਦੀ ਜਾਂਦੀ। ਜਿਉਂ ਜਿਉਂ ਮੈਨਜ ਚੋਚ ਨਿਕਾਰੀ, ਜਿਵੇਂ ਜਿਵੇਂ ਮੈਂ ਆਪਣਾ ਕਹਿੰਦੇ ਇੱਧਰ ਉਸਾਰ ਕਰਕੇ ਚੁੰਝ ਜੀ ਉਹ ਹੱਟ ਚੋਂ ਕੱਢਣ ਦੀ ਕੋਸ਼ਿਸ਼ ਕੀਤੀ, ਤਿਉਂ ਤਿਉਂ ਦੁੱਖ ਤੇ ਪਰਵਿਰਸ਼ਹ ਭਾਰੀ, ਤਿਵੇਂ ਤਿਵੇਂ ਦੁੱਖ ਦੇ ਨਾਲ ਕਹਿੰਦੇ ਉਹ ਪਾਣੀ ਵਿੱਚ ਵੜਦੀ ਜਾਂਦੀ। ਜਹਿ ਗੰਭੀਰ ਧਾਰ ਤੇ ਗਈ, ਅਖੀਰੇ ਕਹਿੰਦੇ ਜਿੱਥੇ ਬੜੀ ਡੂੰਘੀ ਪਾਣੀ ਦੀ ਧਾਰਾ ਸੀ ਉੱਥੇ ਚਲੀ ਗਈ। ਫਸੀ ਚੁੰਚ ਵਿੱਚ ਨਹਿ ਨਿਕਸਈ, ਤੇ ਮੇਰੀ ਹੱਡ ਵਿੱਚ ਐਸੀ ਕਹਿੰਦੇ ਚੁੰਝੀ ਫਸੀ ਤੋਂ ਨਿਕਲ ਨਾ ਸਕੀ। ਅਧਿਕ ਪ੍ਰਵਾਹ ਬਹਾਏ ਦੋ, ਅਖੀਰੇ ਕਹਿੰਦੇ ਬੜਾ ਗੰਗਾ ਦਾ ਤੇਜ ਪ੍ਰਵਾਹ ਵੇਗ ਜਾ ਆ ਗਿਆ, ਦੋਵੇਂ ਅਸੀਂ ਰੋੜ ਲਏ। ਬੂਢ ਸਰੀਰ ਤਿਆਗ ਕਰ ਸੋ, ਦੋਵੇਂ ਡੁੱਬ ਗਏ ਤੇ ਡੁੱਬ ਕੇ ਦੋਵੇਂ ਅਸੀਂ ਸਰੀਰ ਤਿਆਗ ਗਏ। ਸ੍ਰੀ ਗੰਗਾ ਜਲ ਕੋ ਫਲ ਦਇਓ, ਕਹਿੰਦੇ ਉਸ ਵੇਲੇ ਕਹਿੰਦੇ ਪੁਰਬ ਦਾ ਸਮਾਂ ਸੀ, ਸਾਧੂ ਮਹਾਤਮਾ ਉੱਥੇ ਇਸ਼ਨਾਨ ਕਰ ਰਹੇ ਸੀ ਸਿਮਰਨ ਵਾਲੇ, ਤੇ ਉਸ ਕਰਕੇ ਕਹਿੰਦੇ ਉਹ ਸਿਮਰਨ ਵਾਲਿਆਂ ਦੇ ਜਲ ਦੇ ਨਾਲ ਸਾਨੂੰ ਇਹ ਕਹਿੰਦੇ ਪੁੰਨ ਮਿਲਿਆ। ਦੋਹਨ ਵਿਪਰ ਘਰ ਜਨਮ ਸੋ ਲਾਇਓ, ਆਹ ਦੋਹਾਂ ਨੇ ਕਹਿੰਦੇ ਸਰੀਰ ਤਾਂ ਕਿ ਬ੍ਰਾਹਮਣਾਂ ਦੇ ਘਰ ਜਨਮ ਲੈ ਲਿਆ, ਮੈਂ ਕਾਂ ਤੋਂ ਬ੍ਰਾਹਮਣ ਦੇ ਘਰ ਪੁੱਤਰ ਬਣ ਕੇ ਜੰਮਿਆ, ਇਹ ਕਹਿੰਦੇ ਗਦੀ ਤੋਂ ਬ੍ਰਾਹਮਣੀ ਹੋ ਕਰਕੇ ਬ੍ਰਾਹਮਣ ਦੇ ਘਰ ਦੇ ਵਿੱਚ ਪਵਿੱਤਰ ਹੋ ਗਈ। ਪੁੰਨ ਸੰਬੰਧ ਪਾ ਇਹੋ ਸੰਗ ਮੇਰਾ, ਕਹਿੰਦੇ ਫੇਰ ਕਹਿੰਦੇ ਆ ਜਿਹੜਾ ਕੋਈ ਉਹ ਮੈਂ ਉਹਨੂੰ ਚੁੰਝ ਜੀ ਮਾਰ ਕੇ ਤੰਗ ਕੀਤਾ ਸੀ ਉਹਦਾ ਫਲ ਤਾਂ ਹੁਣ ਮਿਲਣਾ ਨੀ, ਕਹਿੰਦਾ ਮੇਰੇ ਨਾਲ ਇਹਦਾ ਸੰਬੰਧ ਹੋ ਗਿਆ, ਵਿਆਹ ਹੋ ਗਈ, ਫੇਰੇ ਹੋ ਗਏ। ਪ੍ਰਥਮ ਜਨਮ ਦੁੱਖ ਦੀਨ ਵਡੇਰਾ, ਐ ਵੀ ਸਾਧੂ ਪਿਛਲੇ ਜਨਮ ਜਦੋਂ ਇਹ ਗਦੀ ਸੀ ਮੈਂ ਲੱਗ ਗਏ ਥਾਂ ਫਟ ਤੇ ਚੁੰਝ ਜੀ ਮਾਰ ਕੇ ਨੂੰ ਬਹੁਤਾ ਦੁੱਖ ਦਿੱਤਾ ਸੀ, ਤੰਗ ਕੀਤਾ ਸੀ। ਜਾਂ ਤੇ ਕਹਿ ਕਠੋਰ ਦੁੱਖ ਦੇਤ, ਹੁਣ ਮੈਨੂੰ ਕਰੜੇ ਬਚਨ ਕਹਿ ਤੇ ਗਾਲਾਂ ਕੱਢ ਕਰਕੇ ਦੁੱਖ ਦਿੰਦੀ ਹੈ, ਇਹ ਤੰਗ ਕਰਦੀ ਹੈ। ਪੂਰਬ ਕਰਮ ਤਾਹ ਫਲ ਲੇਤ, ਮੈਂ ਪਿਛਲੇ ਜਨਮ ਵਿੱਚ ਜਿਹੜਾ ਕੋਈ ਕਰਮ ਕੀਤਾ ਸੀ ਉਹਦਾ ਫਲ ਲੈ ਰਿਹਾ ਹਾਂ, ਮੈਨੂੰ ਪਤਾ ਵੀ ਮੈਂ ਇਹਨੂੰ ਤੰਗ ਕੀਤਾ, ਹੁਣ ਮੈਨੂੰ ਇਹ ਤੰਗ ਕਰ ਰਹੀ ਹੈ। ਸੁਨਤ ਸਾਧ ਤਬ ਨਿਸ਼ਚੈ ਆਇਓ, ਹਾਂ ਸਾਧੂ ਨੇ ਸੁਣ ਕੇ ਉਹ ਬ੍ਰਹਮਣ ਤੋਂ ਬਿਲਕੁਲ ਯਕੀਨ ਆ ਗਿਆ ਵੀ ਹਾਂ ਪਰਮੇਸ਼ਰ ਤਾਂ ਜਿਹੋ ਜਿਹਾ ਕੋਈ ਕਰਮ ਕੀਤਾ ਹੈ ਉਹੇ ਜਿਹਾ ਫਲ ਸੁਖ ਦੋ ਪੁਰਬ ਜਨ ਕੇ ਕੀਏ ਸੋ ਦਾਨ ਜਾਣਾ ਜਿਨ ਦਾਤਾ ਜੀਏ, ਤਾਂ ਇਹ ਵੀ ਹੈ ਵੀ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜਿਆ ਥਿਆਏ ਕਿਸੇ ਤੇ ਕਿਸੇ ਥਾਂ ਦੂਜਾ ਨਹੀਂ ਫੜਿਆ ਜਾਂਦਾ, ਜਿਸ ਹੱਥ ਨਾਲ ਜਿਸਨੇ ਕੋਈ ਕੀਤਾ ਕਰਮ ਉਹੀ ਹੱਥ ਨੂੰ ਫਲ ਦਿੱਤਾ ਜਾਂਦਾ ਹੈ। ਇਸ ਕਰਕੇ ਵੀ ਪਰਮੇਸ਼ਰ ਤਾਂ ਇਨਸਾਫ ਹੀ ਕਰਦਾ ਹੈ, ਬਿਨਾ ਕਰਮ ਦੁੱਖ ਸੁੱਖ ਨਹਿ ਪਾਇਓ। ਹਾਂ, ਬਿਨਾ ਕਹਿੰਦੇ ਪਾਪ ਰੂਪ ਕਰਮ ਤੋਂ ਸੁਖ ਰੂਪ ਕਰਮ ਕੀਤੇ ਤੋਂ ਕੋਈ ਦੁੱਖ ਸੁੱਖ ਨਹੀਂ ਪਾਉਂਦਾ ਹੈ। ਸ੍ਰੀ ਗੁਰ ਭਨੇ ਸਾਚ ਦਿਜ ਕਹਿਓ। ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ, ਲੈ ਵੇ ਤੀਰਥਾ, ਉਹ ਜਿਹੜਾ ਬ੍ਰਾਹਮਣ ਸੀ ਉਹਨੇ ਸੱਚ ਕਿਹਾ ਸੀ, ਧੇਨ ਬਤਾਏ ਇਤੋਂ ਦੁੱਖ ਲਹਿਓ। ਗੋ ਦੱਸ ਦਿੱਤੀ ਬੇਸੈਂਤ ਨਾਲ, ਜਿਸ ਕਰਕੇ ਇੰਨਾ ਦੁੱਖ ਲਿਆ, ਹੱਥ ਘਟਾ ਲਿਆ। ਸਾਰਤ ਕਰ ਜਿਸ ਹੱਥ ਬਤਾਈ, ਜਿਸ ਹੱਥ ਦੀ ਸੈਂਤ ਜੀ ਕਰਕੇ ਉਹ ਦੱਸਿਆ ਸੀ ਵੀ ਇੱਧਰ ਨੂੰ ਗਊ ਚਲੀ ਗਈ ਹੈ। ਸੋ ਕਟਵਾਏ ਪੀਰ ਕੋ ਪਾਈ, ਕਹਿੰਦੇ ਉਹਨੇ ਫਿਰ ਉਹ ਕਟਵਾ ਲਿਆ, ਜਿੱਥੇ ਪੀੜਾ ਤਕਲੀਫ ਪਾਈ। ਪੁਰਬ ਕਰਮ ਫਲ ਮਿਟ ਤੋ ਨਾਹੇ, ਇਸ ਕਰਕੇ ਵੀ ਜਿਹੜਾ ਪਹਿਲੇ ਜਨਮ ਵਿੱਚ ਕੋਈ ਮਾੜਾ ਕਰਮ ਕੀਤਾ ਹੁੰਦਾ, ਉਹਦਾ ਦੁੱਖ ਰੂਪ ਜਿਹੜਾ ਫਲ ਮਿਲਣਾ ਉਹ ਨਹੀਂ ਮਿਲਦਾ ਹੈ। ਭੋਗੇ ਨੀ ਭਾਗੇ ਬਿਨ, ਭੋਗੇ ਬਿਨ ਭਾਗੇ ਨੀ ਕਰਮ ਗਤੀ ਬਲਵਾਨ। ਸੀਤਾ ਦੁੱਖ ਪਾਏ ਬਨ ਮਾਹੇ, ਹਾਂ ਪਿਛਲੇ ਜਨਮ ਵਿੱਚ ਕਹਿੰਦੇ ਸੀਤਾ ਨੇ ਮਾੜਾ ਕਰਮ ਕੀਤਾ ਸੀ, ਵੇਖ ਲਓ ਜੰਗਲ ਵਿੱਚ ਇਹਨੇ ਵੀ ਬੜਾ ਦੁੱਖ ਪਾਇਆ। ਤੋ ਇਸ ਤਰ੍ਹਾਂ ਮਹਾਭਾਰਤ ਵਿੱਚ ਕੋਈ ਇਹਨਾਂ ਦੀਆਂ ਸਾਖੀਆਂ ਜੀ ਅਜੀਬ ਕਿਸਮ ਦੀਆਂ ਲਿਖੀਆਂ ਹੋਈਆਂ, ਲਕਸ਼ਮੀ ਦਾ ਅਤੇ ਪਾਰਵਤੀ ਦਾ ਅਤੇ ਬ੍ਰਹਮੇ ਦੇ ਘਰ ਵਾਲੀ ਦਾ ਪ੍ਰਸੰਗ। ਉਹ ਇੱਕ ਵਾਰੀ ਕਹਿੰਦੇ ਦੇਵ ਸਭਾ ਵਿੱਚ ਬ੍ਰਹਮਾ ਦੇ ਜਿਹੜੇ ਚਾਰੇ ਪੁੱਤਰ ਹੈ ਸਨਕ ਸੁਨੰਦਨ ਸਨਾਤਨ ਸੰਤ ਕੁਮਾਰ ਚੱਲ ਕੇ ਆਏ। ਸਾਰੇ ਦੇਵ ਸਭਾ ਨੇ ਇੰਦਰ ਦੇ ਸਮੇਤ ਉੱਠ ਉੱਠ ਕੇ ਬ੍ਰਹਮਾ ਦੇ ਪੁੱਤਰਾਂ ਦਾ ਸਨਮਾਨ ਕੀਤਾ, ਨਮਸਕਾਰ ਕੀਤੀ ਹੈ ਜੀ ਆਖਿਆ। ਇੱਥੇ ਕਹਿੰਦੇ ਦੇਵ ਲੋਕ ਵਿੱਚ ਤਿੰਨ ਲੜਕੀਆਂ ਸਨ, ਉਹ ਨਾ ਉੱਠੀਆਂ ਨਾ ਉਹਨਾਂ ਨੇ ਕੋਈ ਸਨਮਾਨ ਨਾ ਮੱਥਾ ਟੇਕਿਆ। ਇਹ ਬ੍ਰਹਮਾ ਦੇ ਪੁੱਤਰ ਦੇਖ ਕੇ ਨਾਰਾਜ਼ ਹੋ ਗਏ, ਕਹਿੰਦੇ ਵੀ ਤੁਹਾਨੂੰ ਇਹ ਮਾਣ ਹੈ, ਹੰਕਾਰ ਹੈ ਆਪਣੇ ਜਵਾਨੀ ਦਾ, ਸ੍ਰੀ ਸੁੰਦਰ ਦਾ। ਕਹਿੰਦੇ ਚੰਗਾ ਵੀ ਤੁਹਾਨੂੰ ਹੁਣ ਡੰਡ ਮਿਲੇਗਾ। ਇੱਕ ਲੜਕੀ ਨੂੰ ਤਾਂ ਕਹਿ ਦਿੱਤਾ ਵੀ ਤੂੰ ਅਗਲੇ ਜਨਮ ਵਿੱਚ ਜੰਮ ਕੇ ਜਿਉਂਦੀ ਸੜੇਗੀ, ਅਤੇ ਦੂਜੀ ਨੂੰ ਕਹਿ ਦਿੱਤਾ ਵੀ ਤੂੰ ਪਰਾਇਆ ਘਰ ਵਿੱਚ ਜਾ ਕੇ ਦੁੱਖ ਪਾਵੇਂਗੀ, ਤੀਜੀ ਨੂੰ ਕਹਿਦਾ ਵੀ ਤੂੰ ਆਪਣੇ ਮਾਲਕ ਦੇ ਵਿਛੋੜੇ ਵਿੱਚ ਦੁਖੀ ਹੋਵੇਗੀ। ਫਿਰ ਲੜਕੀਆਂ ਨੇ ਹੱਥ ਜੋੜ ਕੇ ਕਿਹਾ ਵੀ ਅਸੀਂ ਕੋਈ ਜਾਣ ਬੁੱਝ ਕੇ ਨਹੀਂ ਕੀਤਾ, ਸਾਡੀ ਇਹ ਜਵਾਨ ਅਵਸਥਾ ਹੋਣ ਕਰਕੇ ਨਾ ਸਾਨੂੰ ਸੰਗ ਆ ਗਈ, ਸੰਗਦਿਆਂ ਸੰਗ ਸ਼ਰਮ ਦੀਆਂ ਮਾਰੀਆਂ ਅਸੀਂ ਉੱਠ ਨਾ ਸਕੀਆਂ, ਹੋਰ ਕੋਈ ਸਾਡੇ ਮਨ ਵਿੱਚ ਹੰਕਾਰ ਨਹੀਂ ਸੀ, ਮਾਫ਼ ਕਰ ਲਿਓ। ਫਿਰ ਸੰਕਾਰਿਕ ਬ੍ਰਹਮਾ ਦੇ ਪੁੱਤਰ ਕਹਿਣ ਲੱਗੇ ਵੀ ਹੁਣ ਇਹ ਸਾਡਾ ਬਚਨ ਤਾਂ ਆਲਾ ਨਹੀਂ ਜਾਏਗਾ, ਇਹ ਸਰੀਰ ਤਾਂ ਤੁਹਾਨੂੰ ਮਿਲੇਗਾ, ਤੂੰ ਸੜੇਂਗੀ ਵੀ, ਤੂੰ ਬਈ ਪਰਾਏ ਘਰ ਵਿੱਚ ਜਾ ਕੇ ਦੁੱਖ ਵੀ ਭੋਗੇਂਗੀ, ਤੀਜੀ ਨੂੰ ਕਿਹਾ ਵੀ ਤੂੰ ਵਿਛੋੜੇ ਕਰਕੇ ਦੁਖੀ ਹੋਵੇਂਗੀ, ਪਰ ਇੰਨਾ ਹੈ ਕਹਿੰਦੇ ਤੁਸੀਂ ਚੰਗੇ ਮਹਾਨ ਅਵਤਾਰਾਂ ਦੇ ਘਰ ਪੈਦਾ ਹੋਵੇਂ ਆ, ਅਤੇ ਇਸ ਤਰ੍ਹਾਂ ਕਹਿੰਦੇ ਚੰਗੇ ਥਾਂ ਫਿਰ ਤੁਸੀਂ ਪ੍ਰਵੇਸ਼ ਹੋ ਜਾਓਗੀਆਂ। ਉਹ ਫਿਰ ਇਸ ਤਰ੍ਹਾਂ ਕਹਿੰਦੇ ਜਿਹੜੀ ਪਾਰਵਤੀ ਹੋ ਕੇ ਉਹ ਲੜਕੀ ਜੰਮੀ, ਉਹ ਫਿਰ ਸ਼ਿਵਜੀ ਦੇ ਘਰ ਆ ਗਈ। ਇੱਕ ਵਾਰੀ ਕਹਿੰਦੇ ਇਹ ਜਿਹੜਾ ਦਸ਼ ਰਾਜਾ ਹੈ ਉਸਨੇ ਕੋਈ ਜਗ ਜੁਗ ਕੀਤਾ, ਅਤੇ ਹੋਰ ਤਾਂ ਸਾਰੇ ਦੇਵੀ ਦੇਵਤਿਆਂ ਨੂੰ ਬੁਲਾ ਲਿਆ, ਸ਼ਿਵਜੀ ਨੂੰ ਨਾ ਆਪਣੀ ਪੁੱਤਰੀ ਪਾਰਵਤੀ ਨੂੰ ਬੁਲਾਇਆ। ਅਤੇ ਜਦੋਂ ਇਹ ਪਾਰਵਤੀ ਨੂੰ ਪਤਾ ਲੱਗਿਆ ਵੀ ਮੇਰੇ ਪਿਓ ਨੇ ਬਾਕੀ ਸਾਰੇ ਬੁਲਾ ਲਏ, ਮੇਰੇ ਮਾਲਕ ਸ਼ਿਵ ਨੂੰ ਨਹੀਂ ਬੁਲਾਇਆ ਹੈ, ਵੀ ਕਿਉਂ ਨਹੀਂ ਬੁਲਾਇਆ ਹੈ, ਅਤੇ ਖਿਆਲ ਕੀਤਾ ਵੀ ਮੈਂ ਪਿਤਾ ਨੂੰ ਜਾ ਕੇ ਪੁੱਛਾਂ। ਉਹ ਗੱਲ ਇਹ ਸੀ, ਇੱਕ ਵਾਰੀ ਦਸ਼ ਜੀ ਅਤੇ ਦੇਵਤਿਆਂ ਦੇ ਕੋਲ ਆਏ ਸੀ, ਸਾਰਿਆਂ ਨੇ ਉੱਠ ਉੱਠ ਕੇ ਸਨਮਾਨ ਕੀਤਾ, ਅਤੇ ਸ਼ਿਵਜੀ ਨੇ ਹੁਣ ਭੰਗ ਘੋੜ ਕੇ ਪੀਤੀ ਹੋਈ ਸੀ, ਧਤੂਰਾ ਕੀਤਾ ਹੋਇਆ ਸੀ, ਇਹ ਬੈਠਾ ਰਿਹਾ, ਇਹਨੇ ਉੱਠਿਆ ਹੀ ਨਾ ਦਸ਼ ਨੂੰ, ਫਿਰ ਸਹੁਰੇ ਨੂੰ ਆਇਆ ਦੇਖ ਕੇ, ਕਹਿੰਦਾ ਕੋਈ ਨਾ, ਜਿਵੇਂ ਤੂੰ ਮੇਰਾ ਤਿਰਸਕਾਰ ਕੀਤਾ ਮੈਂ ਵੀ ਤੇਰਾ ਨਰਾਦਰ ਕਰੂੰਗਾ, ਸਾਰਿਆਂ ਵਿੱਚ ਤੇਰੀ ਭੰਡੀ ਕਰਾਊਂ। ਉਹ ਇਸ ਕਾਰਨ ਕਰਕੇ ਗੁੱਸੇ ਹੋ ਕੇ ਨੇ ਦਸ਼ ਨੇ ਸੱਦਿਆ ਨਹੀਂ ਸੀ ਜੱਗ ਵਿੱਚ, ਬਾਕੀਆਂ ਦੇ ਸਾਰੇ ਭਾਗ ਕੱਢੇ, ਇਹ ਦਰ ਪਾਰਵਤੀ ਸ਼ਿਵ ਜੀ ਨੂੰ ਪੁੱਛ ਪੁਛਾ ਕੇ ਮੈਂ ਆ ਜਾ ਕੇ ਪਤਾ ਕਰਨੀ ਪਿਤਾ ਤੋਂ ਵੀ ਮੇਰੇ ਮਾਲਕ ਨੂੰ ਕਿਉਂ ਨਹੀਂ ਸੱਦਿਆ, ਕਿਉਂ ਨਹੀਂ ਇਹਦਾ ਭਾਗ ਕੱਢਿਆ ਹੈ। ਭਾਵੇਂ ਨੇ ਰੋਕਿਆ ਵੀ ਤੂੰ ਕੀ ਲੈਣਾ ਹੈ, ਇਹ ਜਿਹੜੇ ਰਾਜੇ ਰੋਜੇ ਹੁੰਦੇ ਇਹੋ ਜਿਹੇ ਹੁੰਦੇ ਹੈ। ਪਰ ਇਹਨੇ ਹੱਠ ਕੀਤਾ, ਕਹਿੰਦੇ ਮੈਂ ਪਿਓ ਨੂੰ ਪੁੱਛਣਾ ਹੀ ਪੁੱਛਣਾ ਵੀ ਗੱਲ ਕੀ ਹੈ। ਜਦੋਂ ਗਈ ਅਤੇ ਦਰਸ਼ ਨੇ ਪੁੱਛਿਆ ਹੀ ਨਾ, ਇਹਨਾਂ ਗੱਲ ਹੀ ਨਾ ਕੀਤੀ, ਬਸ ਫਿਰ ਕ੍ਰੋਧ ਵਿੱਚ ਆ ਗਈ ਪਾਰਵਤੀ। ਕਹਿੰਦੇ ਚੰਗਾ, ਜੇ ਤੂੰ ਮੇਰੇ ਮਾਲਕ ਦੀ ਬਦਨਾਮੀ ਕਰਾਉਣਾ ਤਾਂ ਮੈਂ ਹੁਣ ਤੇਰੇ ਪਿਓ ਦੀ ਬਦਨਾਮੀ ਕਰਾ ਦਿੰਦੀ ਹਾਂ। ਬਸ ਜਿਉਂਦੇ ਨੇ ਛਾਲ ਮਾਰੀ ਉਹ ਅਗਨੀ ਕੁੰਡ ਵਿੱਚ, ਸਰਮਚ ਵੀ ਲਾਲਾ ਲਾਲਾ ਹੋ ਗਈ। ਜਾਣੀ ਇਸ ਤਰ੍ਹਾਂ ਜਿਹੜੀ ਦੇਵ ਲੋਕ ਵਿੱਚ ਲੜਕੀ ਸੀ ਜਿਹਨੂੰ ਉਸ ਸੰਕਾਰ ਨੇ ਕਿਹਾ ਸੀ ਵੀ ਤੂੰ ਜਿਉਂਦੇ ਹੀ ਸੜੇਂਗੀ, ਫਿਰ ਪਾਰਵਤੀ ਹੋ ਕੇ ਅਗਨੀ ਕੁੰਡ ਵਿੱਚ ਡਿੱਗ ਕੇ ਸੜੀ ਮੱਚੀ, ਕਿਉਂ ਉਹਦਾ ਬਚਨ ਪੂਰਾ ਹੋਇਆ। ਦੂਜੀ ਲੜਕੀ ਕਹਿੰਦੇ ਰਾਮ ਦੇ ਘਰ ਆ ਗਈ ਹੈ ਸੀਤਾ ਬਣ ਕੇ, ਫਿਰ ਉਹ ਰਾਮ ਦੇ ਘਰ ਬਗਾਨੇ ਘਰ ਰਹੀ 9-10 ਮਹੀਨੇ। ਇਸ ਤਰ੍ਹਾਂ ਕਹਿੰਦੇ ਇਹਨੇ ਦੁੱਖ ਪਾਇਆ। ਤੀਜੀ ਜਿਹੜੀ ਸੀ ਲੜਕੀ ਉਹ ਫਿਰ ਕਹਿੰਦੇ ਰਾਧਾ ਬਣੀ, ਜਿਹਦਾ ਸੰਬੰਧ ਫਿਰ ਕ੍ਰਿਸ਼ਨ ਜੀ ਨੇ ਹਾਲ ਹੋਇਆ। ਜਦੋਂ ਕ੍ਰਿਸ਼ਨ ਜੀ ਛੱਡ ਕੇ ਦੁਆਰਕਾਪੁਰੀ ਵੱਲ ਨੂੰ ਚਲੇ ਗਏ, ਫਿਰ ਕਹਿੰਦੇ ਰਾਧਾ ਇਹ ਵਿਛੋੜੇ ਕਰਕੇ ਕ੍ਰਿਸ਼ਨ ਜੀ ਦੇ ਇਹ ਦੁਖੀ ਹੁੰਦੀ ਰਹੀ। ਔਰ ਗੁਰੂ ਕੁਲਗੀਧਰ ਜੀ ਨੇ ਉਹ ਰਾਧਾ ਦਾ ਵਿਛੋੜੇ ਦਾ ਬੜਾ ਭਾਰੀ ਬੜਾ ਲੰਮਾ ਚੌੜਾ ਸਵਈਆਂ ਵਿੱਚ ਪ੍ਰਸੰਗ ਜਿਹਾ ਲਿਖਿਆ ਅਤੇ ਵੀ ਉਹ ਔਖੀ ਹੋਈ ਵਿਛੜੀ ਦੁਖੀ। ਉਹਨੇ ਫਿਰ ਕ੍ਰਿਸ਼ਨ ਜੀ ਨੂੰ ਕਸਾਈ ਦੇ ਰੂਪ ਦੇ ਵਿੱਚ ਕਿਹਾ, ਕਿੱਥੇ ਤਾਂ ਭਗਵਾਨ ਕਹਿੰਦੀ ਸੀ ਕਿੱਥੇ ਕਸਾਈ ਕਹਿਣ ਲੱਗ ਜਾਣੀ। ਉਹ ਇਸ ਤਰ੍ਹਾਂ ਕਹਿੰਦੇ ਉਹ ਵਿਛੋੜੇ ਕਰਕੇ ਔਖੀ ਹੋਈ। ਇਸ ਤਰ੍ਹਾਂ ਇਹ ਵੀ ਉਹ ਸੀਤਾ ਨੇ ਵੀ ਜੰਗਲ ਵਿੱਚ ਜਾ ਕੇ ਦੁੱਖ ਪਾਇਆ, ਕਿਉਂਕਿ ਪਿਛਲੇ ਜਨਮ ਵਿੱਚ ਮਾੜਾ ਕਰਮ ਕੀਤਾ ਸੀ, ਇਹਨਾਂ ਨੂੰ ਸਤਿਕਾਰ ਨਹੀਂ ਦਿੱਤਾ ਸੀ, ਬ੍ਰਹਮਿਆਂ ਦੇ ਪੁੱਤਰਾਂ ਨੂੰ ਮੱਥਾ ਨਹੀਂ ਟੇਕਿਆ ਸੀ। ਇਹੋ ਜਿਹੇ ਪ੍ਰਸੰਗ ਇੱਥੇ ਲਿਖੇ ਹੋਏ ਆ ਉਹਨਾਂ ਪੁਰਾਣਾਂ ਵਿੱਚ। ਉਹ ਇੱਥੇ ਥੋੜ੍ਹਾ ਜਿਹਾ ਇਸ਼ਾਰਾ ਕਵੀ ਜੀ ਨੇ ਦਿੱਤਾ ਹੈ ਵੀ ਪਿਛਲੇ ਜਨਮ ਵਿੱਚ ਸੀਤਾ ਨੇ ਉਹ ਲੜਕੀ ਰੂਪ ਵਿੱਚ ਮਾੜਾ ਕਰਮ ਕੀਤਾ ਸੀ, ਜਿਸ ਕਰਕੇ ਦੁੱਖ ਪਾਇਆ। ਇਸੇ ਤਰ੍ਹਾਂ ਇੱਕ ਹੋਰ ਵੀ ਸਾਖੀ ਇਹੋ ਜਿਹੀ ਅਜੀਬ ਕਿਸਮ ਦੀ ਲਿਖੀ ਹੈ ਵੀ ਜਿਹੜੀ ਅਨਸੂਆ ਲੜਕੀ ਸੀ ਉਹ ਬੜੀ ਆਪਣੇ ਜਦ ਸਤ ਵਿੱਚ ਕਾਇਮ ਸੀ, ਬਹੁਤ ਪਤੀਵਰ ਧਰਮ ਵਿੱਚ ਕਾਇਮ ਸੀ, ਦੇਵ ਲੋਕ ਵਿੱਚ ਬ੍ਰਹਮ ਲੋਕ ਵਿੱਚ ਸਾਰੇ ਇਹਦੀ ਸਿਫਤ ਸੁਣੀ ਗਈ ਵੀ ਅੱਜ ਦੇ ਸਮੇਂ ਮਾਤ ਲੋਕ ਵਿੱਚ ਇੱਕ ਅਨਸੂਆ ਨਾਮ ਦੀ ਲੜਕੀ ਹੈ, ਉਹ ਵੀ ਜਰਸਸ ਵਿੱਚ ਕਾਇਮ ਹੈ। ਇਹਨਾਂ ਨੂੰ ਈਰਖਾ ਹੋਈ ਵੀ ਉਹਦੀ ਇਸੇ ਐਡੀ ਵੱਡੀ ਕਿਉਂ, ਉਸ ਦੀ ਸਿਫਤ ਸਲਾਘਾ ਹੈ, ਉਹਦਾ ਸਤਸੁਰ ਚਲਾਉਣਾ ਚਾਹੀਦਾ ਹੈ, ਉਹਦੀ ਭੰਡੀ ਕਰਾਉਣੀ ਚਾਹੀਦੀ ਅਨਸੂਆ ਦੀ। ਫਿਰ ਕਹਿੰਦੇ ਜਿਹੜੀ ਸਰਸਤੀ ਹੈ ਉਹਨੇ ਤਾਂ ਆਪਣੇ ਘਰ ਵਾਲੇ ਨੇ ਸੋਚਿਆ ਬ੍ਰਹਮਾ ਨੂੰ ਪ੍ਰੇਰਿਆ ਵੀ ਤੂੰ ਜਾ ਉਹਨੂੰ ਬਦਨਾਮ ਕਰ। ਲਕਸ਼ਮੀ ਨੇ ਈਰਖਾ ਕਰਕੇ ਆਪਣੇ ਵਿਸ਼ਨੂੰ ਭਗਵਾਨ ਨੂੰ ਕਿਹਾ ਵੀ ਤੂੰ ਵੀ ਜਾ। ਪਾਰਵਤੀ ਨੇ ਸ਼ਿਵ ਜੀ ਨੂੰ ਪ੍ਰੇਰਿਆ ਵੀ ਤਿੰਨੇ ਜਾਓ ਉਹਦੀ ਬਦਨਾਮੀ ਕਰਾਓ। ਉਸ ਵੇਲੇ ਕਹਿੰਦੇ ਫਿਰ ਜਦੋਂ ਤਿੰਨੇ ਆਏ ਤੇ ਉਹ ਹੁਣ ਜਰਸਦ ਵਾਲੀ ਸੀ, ਜਦੋਂ ਉਹ ਦੇਖਿਆ ਉਹਨੇ ਜਾਣ ਲਿਆ ਵੀ ਇਹ ਤਾਂ ਮੇਰਾ ਜਰਸਾ ਕਾਇਮ ਕਰਨ ਤੋੜਨ ਲਈ ਆਏ ਹੈ। ਅਤੇ ਉਹਨੇ ਸਹਿਜੇ ਮੁੱਖੋਂ ਬਚਨ ਕਹਿਤਾ, ਕਹਿੰਦੇ ਚੰਗਾ ਤੁਸੀਂ ਜੜ ਹੋ ਜਾਓ। ਕਹਿੰਦੇ ਜਿਹੜਾ ਵਿਸ਼ਨੂੰ ਉਹ ਤਾਂ ਕਹਿੰਦੇ ਬੋੜ ਦਾ ਦਰਖਤ ਬਣ ਗਿਆ, ਜੜ ਹੋ ਗਿਆ। ਜਿਹੜਾ ਬ੍ਰਹਮਾ ਸੀ ਕਹਿੰਦੇ ਉਹ ਪਿੱਪਲ ਦਾ ਦਰਖਤ ਬਣ ਗਿਆ, ਉਹ ਵੀ ਜੜ ਹੋ ਗਿਆ ਹਿੱਲਣ ਯੋਗਾ। ਨਾਲੇ ਜਿਹੜਾ ਸ਼ਿਵਜੀ ਸੀ ਉਹ ਕਹਿੰਦੇ ਜੰਡ ਬਣ ਗਿਆ। ਇਸ ਤਰ੍ਹਾਂ ਦੀਆਂ ਜਿਹੜੀਆਂ ਸਾਖੀਆਂ ਪੁਰਾਣਾਂ ਵਿੱਚ ਲਿਖੀਆਂ ਗਈ। ਫਿਰ ਕਹਿੰਦੇ ਇਹਨਾਂ ਨੇ ਆ ਕੇ ਮਾਫ਼ੀ ਮੰਗੀ ਅਤੇ ਫਿਰ ਉਹ ਅਸਲੀ ਰੂਪ ਵਿੱਚ ਵਿਸ਼ਨੂੰ ਜੀ ਅਤੇ ਬ੍ਰਹਮਾ ਜੀ ਸ਼ਿਵਜੀ ਜੀ ਆਏ। ਫਿਰ ਕਹਿੰਦੇ ਦੂਜੀ ਵਾਰ ਫਿਰ ਅੰਦਰ ਈਰਖਾ ਆ ਗਈ ਵੀ ਉਹਦਾ ਇੰਨਾ ਜਸ ਕਿਉਂ ਹੈ। ਫਿਰ ਇਹਨਾਂ ਨੂੰ ਤਿੰਨਾਂ ਨੂੰ ਪ੍ਰੇਰਿਆ ਅਤੇ ਉਹ ਫਿਰ ਜਦੋਂ ਆਏ ਅਤੇ ਉਹਨਾਂ ਨੂੰ ਕਹਿੰਦੇ ਵੀ ਚੰਗਾ ਤੁਸੀਂ ਬਾਲਕ ਰੂਪ ਧਾਰਨ ਕਰ ਲਓ। ਕੋਈ ਛੋਟੇ ਛੋਟੇ ਜਿਵੇਂ ਬੱਚੇ ਹੁੰਦੇ ਨਾ ਉਹੋ ਜਿਹੇ ਰੂਪ ਵਿੱਚ ਹੋਵੇ, ਅਤੇ ਜਿਵੇਂ ਨਿਆਣਿਆਂ ਨੂੰ ਚੁੱਕ ਲਈਦਾ ਨਾ ਗੋਦ ਵਿੱਚ ਐਂ ਚੁੱਕ ਲਿਆ। ਇਸ ਤਰ੍ਹਾਂ ਦੀਆਂ ਸਾਖੀਆਂ ਪੁਰਾਣਾਂ ਵਿੱਚ ਲਿਖੀਆਂ ਵੀ ਜਿਵੇਂ ਕੋਈ ਮਾੜਾ ਕਰਦਾ ਉਹਦਾ ਮਾੜਾ ਫਲ ਉਹਨੂੰ ਮਿਲ ਜਾਂਦਾ ਹੈ। ਗੁਰ ਦਿਜ ਸੰਤ ਧੇਨ ਦੁੱਖ ਪਾਵੈ। ਇਸ ਕਰਕੇ ਵੀ ਜਿੱਥੇ ਕੋਈ ਆਪਣਾ ਗੁਰੂ ਮੁਰਸ਼ਦ ਜਾਂ ਕੋਈ ਗਊ ਜਾਂ ਕੋਈ ਸਾਧੂ ਦੁੱਖ ਪਾਉਂਦਾ ਹੋਵੇ, ਜਿਸ ਕੇ ਸੱਚ ਕਹੇ ਹੋਏ ਜਾਵੇ, ਜਿਸ ਦੇ ਕਹਿੰਦੇ ਸੱਚ ਬੋਲਣ ਕਰਕੇ ਤਿੰਨੇ ਦੁਖੀ ਹੋ ਜਾਣ, ਔਖੇ ਹੋ ਜਾਣ, ਸੋ ਅਸ ਸੱਚ ਨਰਕ ਮਹਿ ਡਾਰੈ। ਇਹੋ ਜਿਹਾ ਜਿਹੜਾ ਮਨੁੱਖ ਦਾ ਸੱਚ ਬੋਲਣਾ ਉਹ ਤਾਂ ਮਨੁੱਖ ਨੂੰ ਸੱਚ ਨਰਕ ਵਿੱਚ ਸੁੱਟ ਦਿੰਦਾ। ਸੁਮਤ ਵੰਤ ਨਹਿ ਕਬ ਹੋ ਉਚਾਰੈ। ਜਿਹੜਾ ਵੀ ਸੇਠ ਮਤ ਵਾਲਾ ਉਹ ਕਹਿੰਦੇ ਕਦੇ ਵੀ ਸੱਚ ਨਹੀਂ ਬੋਲਦਾ, ਉਹ ਤਾਂ ਚੋਪੀ ਕਰ ਰਹਿੰਦਾ ਹੈ। ਜਿਸ ਸੱਚ ਤੇ ਦੁੱਖ ਪਾਵੈ ਪ੍ਰਾਣੀ। ਜੇ ਸੱਚ ਬੋਲਣ ਕਰਕੇ ਦੂਸਰਾ ਪ੍ਰਾਣੀ ਧਾਰੀ ਦੁੱਖ ਪਾਵੇ, ਸੋ ਨਹਿ ਕਹੈ ਵਿਚਾਰ ਸੁਜਾਨੀ। ਜਿਹੜਾ ਵਿਚਾਰਵਾਨ ਹੈ ਜਾਂ ਸੁਰ ਸੁਜਾਨ ਮਨੁੱਖ ਵਿਚਾਰ ਕੇ ਉਹ ਕਹਿੰਦੇ ਸੱਚ ਨਾ ਬੋਲੇ, ਚੁੱਪ ਕਰ ਰਹੇ। ਅਪਰ ਸਰਬ ਵਿਵਹਾਰ ਮਝਾਰੇ। ਹੋਰ ਜਿੰਨੇ ਸੰਸਾਰ ਦੇ ਕੰਮ ਧੰਦੇ ਹੈ, ਵਿਵਹਾਰ ਕਰਨੇ ਕਰਾਉਣੇ, ਉਹਨਾਂ ਦੇ ਵਿਚਕਾਰ ਸੁਤ ਹਿਤ ਪਾ ਸੁਖ ਹਿਤ ਪਾਵਨ ਸੱਚ ਉਚਾਰੇ। ਜਿਹਦੇ ਕਰਕੇ ਮਨੁੱਖ ਵੀ ਸੁਖ ਪਾਉਣ, ਉਹਦੇ ਵਾਸਤੇ ਸੱਚ ਬੋਲ ਦੇਵੇ, ਸੱਚ ਕਹਿ ਦੇਵੇ। ਝੂਠ ਸਮਾਨ ਪਾਪ ਨਹਿ ਕੋਈ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਆ ਵੀ ਤੀਰਥ ਸੱਚ ਬੋਲਣ ਵਰਗਾ, ਝੂਠ ਬੋਲਣ ਦੇ ਸਮਾਨ ਹੋਰ ਕੋਈ ਵੱਡਾ ਪਾਪ ਨਹੀਂ ਹੁੰਦਾ। ਕਹੈ ਨਾ ਕਬਹੂੰ ਗੁਰ ਸਿੱਖ ਜੋਈ। ਜਿਹੜਾ ਵੀ ਗੁਰੂ ਕਾ ਸਿੱਖ ਆ ਉਹ ਜ਼ਿੰਦਗੀ ਵਿੱਚ ਕਦੇ ਵੀ ਝੂਠ ਨਾ ਕਹੇ, ਝੂਠ ਨਾ ਬੋਲੇ। ਜਹ ਪ੍ਰਾਣੀ ਮਰਬੇ ਤੇ ਛੁਟੇ। ਜਿੱਥੇ ਕਹਿੰਦੇ ਪ੍ਰਾਣਾ ਧਾਰੀ ਜੀ ਮਰਨ ਤੋਂ ਛੁੱਟ ਜਾਂਦਾ ਹੋਵੇ, ਕਿਦੋ ਭਰਿਓ ਕਿਹ ਸੰਕਟ ਮਿਟੇ। ਜਾਂ ਕਹਿੰਦੇ ਕਿਸੇ ਨੂੰ ਦੁੱਖ ਪਿਆ, ਮੁਸੀਬਤ ਪਈ ਹੈ ਤੇ ਇਸ ਤਰ੍ਹਾਂ ਕਹਿੰਦੇ ਉਹ ਮਿਟਦਾ ਹੈ, ਖਤਮ ਹੁੰਦਾ ਹੈ। ਤਹਾਂ ਸੱਚ ਚਾਹਾਂ ਝੂਠ ਹੈ ਸੱਚ ਸਮਾਨ। ਉੱਥੇ ਕਹਿੰਦੇ ਝੂਠ ਬੋਲਣਾ ਅਥਵਾ ਕਹਿੰਦੇ ਚੁੱਪ ਕਰਨਾ ਨਹੀਂ ਚੰਗਾ ਹੁੰਦਾ ਹੈ। ਪਰ ਹਿਤ ਹੋਤੇ ਕਰ ਹੈ ਬਖਾਨ। ਜਿੱਥੇ ਪਰਾਏ ਦਾ ਭਲਾ ਹੁੰਦਾ ਹੋਵੇ ਉੱਥੇ ਕਹਿੰਦੇ ਸੱਚ ਬੋਲਣਾ ਕਰੇ। ਗੁਰ ਤੇ ਬਚਨ ਤੀਰਥੇ ਸੁਣੇ। ਗੁਰੂ ਰਾਮਦਾਸ ਸਾਹਿਬ ਜੀ ਤੋਂ ਐਸੇ ਜਿਹੜੇ ਪਾਵਨ ਪਵਿੱਤਰ ਉਪਦੇਸ਼ ਮੀ ਬਚਨ ਤੀਰਥਾ ਸਿੱਖ ਨੇ ਸੁਣੇ। ਕਰੇ ਕਮਾਵਨ ਤਿਮ ਮਨ ਮਨੇ। ਮਨ ਦੇ ਮਨ ਮੰਨਿਆ ਉਵੇਂ ਨੇ ਕਮਾਉਣਾ ਕੀਤੇ। ਬੋਲਤ ਸਾਚ ਪਰਮ ਗਤ ਪਾਈ। ਭਾਈ ਤੀਰਥਾ ਸਿੱਖ ਨੇ ਜ਼ਿੰਦਗੀ ਪਰ ਸੱਚ ਬੋਲਦਿਆਂ ਕੇਵਲ ਮੁਕਤੀ ਪਾ ਲਈ। ਪਰਿਓ ਰਹਿਓ ਸਤਿਗੁਰ ਸਰਣਾਈ। ਜਿੰਨਾ ਚਿਰ ਸਰੀਰ ਰਿਹਾ ਉਨਾ ਚਿਰ ਗੁਰੂ ਰਾਮਦਾਸ ਸਾਹਿਬ ਦੀ ਚਰਨ ਸ਼ਰਨ ਵਿੱਚ ਹੀ ਪਿਆ ਰਿਹਾ। ਬਿਸ਼ਨ ਦਾਸ ਮਾਨਕ ਚੰਦ ਪੂਰੋ। ਭਾਈ ਬਿਸ਼ਨ ਦਾਸ ਜੀ, ਭਾਈ ਮਾਨਕ ਚੰਦ ਜੀ, ਭਾਈ ਪੂਰੋ ਜੀ, ਤਿੰਨਹ ਆਏ ਗੁਰੂ ਹਜੂਰ। ਇੱਕ ਵਾਰੀ ਇਹ ਤਿੰਨੇ ਗੁਰ ਸਤਿਗੁਰੂ ਦੀ ਹਜੂਰੀ ਵਿੱਚ ਚੱਲ ਕੇ ਆਏ। ਚਰਨ ਕਮਲ ਪਰ ਕਰਿਓ ਪ੍ਰਣਾਮ। ਸਾਰ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਉੱਪਰ ਨਮਸਕਾਰ ਕੀਤੀ। ਬੈਠ ਕਰਿਓ ਦਰਸ਼ਨ ਅਭਿਰਾਮ। ਫਿਰ ਚੌਂਕੜਾ ਮਾਰ ਕੇ ਬੈਠ ਕੇ ਸਤਿਗੁਰੂ ਦੇ ਸੋਹਣੇ ਦਰਸ਼ਨ ਦਾਰ ਕੀਤੇ। ਹੱਥ ਜੋੜ ਕਰ ਅਜਰ ਗੁਜਾਰੀ। ਦੋਵੇਂ ਹੱਥ ਜੋੜ ਕੇ ਬੇਨਤੀ ਕਹੀ। ਜਨਮ ਮਰਨ ਤੇ ਲੇਹ ਉਬਾਰੀ। ਹੇ ਸਤਿਗੁਰੂ ਰਾਮਦਾਸ ਸਾਹਿਬ ਜੀ ਸਾਨੂੰ ਜੰਮਣ ਮਰਨ ਦੇ ਦੁੱਖਾਂ ਤੋਂ ਬਚਾ ਲਓ। ਸਹਿਤ ਕੁਟੰਬ ਹੋਏ ਕਲਿਆਣੇ। ਇਸ ਤਰ੍ਹਾਂ ਮਾਰਾ ਪਰਿਵਾਰ ਦੇ ਸਮੇਤ ਹੀ ਸਾਡੀ ਕਲਿਆਣ ਹੋ ਜਾਏ। ਅਸ ਕੀਜਹਿ ਉਪਦੇਸ਼ ਮਹਾਨੇ। ਇਹੋ ਜਿਹਾ ਸਾਨੂੰ ਮਹਾਨ ਉਪਦੇਸ਼ ਦੇਣਾ ਕਰੀਏ। ਕਰਿਓ ਵਾਕ ਤਬ ਸ੍ਰੀ ਗੁਰਦੇਵਾ। ਉਹ ਸਵੇਰੇ ਗੁਰੂ ਰਾਮਦਾਸ ਸਾਹਿਬ ਜੀ ਸੁਭਾਏ ਮਾਨ ਗੁਰ ਪੂਜਨੀ ਦੇਵਾ ਪ੍ਰਕਾਸ਼ ਗੁਰੂ ਵਾਹਿਗੁਰੂ ਦਾ ਸੁਭ ਉਹਨਾਂ ਨੇ ਬਚਨ ਕੀਤਾ। ਕਰਹੋ ਆਪ ਗੁਰ ਸਤ ਗੁਰ ਸਿਮ ਗੁਰ ਸਿੱਖਿਅਨ ਸੇਵਾ। ਮਹਾਰਾਜ ਕਹਿੰਦੇ ਵੀ ਤਿੰਨੇ ਜਾਣੇ ਰਲ ਮਿਲ ਕੇ ਤੁਸੀਂ ਆਪ ਕਹਿੰਦੇ ਗੁਰੂ ਕੇ ਸਿੱਖਾਂ ਦੀ ਸੇਵਾ ਟਹਿਲ ਕਰਿਆ ਬਨਤਾ ਸੁਤ ਤਨ ਜਾ ਸਿੱਖ ਰਾਵਹ ਆਪਣੀ ਜਿਹੜੀ ਘਰ ਵਾਲੀ ਹੈ ਪੁੱਤਰ ਹੈ ਲੜਕੇ ਉਹਨਾਂ ਨੂੰ ਵੀ ਸੇਵਾ ਕਰਨੀ ਸਿਖਾਓ ਗੁਰ ਸਿੱਖਾਂ ਦੀ ਕਹਿ ਤਿੰਨ ਤੇ ਸੇਵਾ ਕਰਵਾਵਹ ਆਪਣੇ ਪੁੱਤਰ ਧੀਆਂ ਨੂੰ ਵੀ ਕਹਿ ਕੇ ਗੁਰ ਸਿੱਖਾਂ ਦੀ ਸੇਵਾ ਕਰਵਾਇਆ ਕਰੋ ਲਖੋ ਵਾਹਿਗੁਰੂ ਕੇ ਹਮਦਾਸ ਤੇ ਆਪਣੇ ਆਪ ਨੂੰ ਜਾਣਾ ਵੀ ਅਸੀਂ ਸਾਰੇ ਪਰਿਵਾਰ ਦੇ ਜੀ ਵਾਹਿਗੁਰੂ ਦੇ ਦਾਸ ਹਾਂ ਤਿਮ ਸੁਤ ਸੁਤਾ ਦਾਸ ਗੁਰ ਪਾਸ ਇਸੇ ਤਰ੍ਹਾਂ ਗੁਰੂ ਦੇ ਹਜ਼ੂਰੀ ਵਿੱਚ ਰਹਿਣ ਵਾਲੇ ਜਿਹੜੇ ਪੁੱਤਰ ਧੀਆਂ ਵੀ ਇਹ ਵੀ ਗੁਰੂ ਕੇ ਦਾਸ ਹੀ ਹੈ ਜਾਣੋ ਜਥਾ ਖਸਮ ਕੇਦਰ ਪਰ ਘੋਰਾ ਜਥਾ ਖਸਮ ਕੇ ਦਰ ਪਰ ਘੋਰਾ ਜਿਸ ਤਰ੍ਹਾਂ ਕਹਿੰਦੇ ਜਿਹੜਾ ਮਾਲਕ ਹੁੰਦਾ ਹੈ ਉਹਦੇ ਦਰਵਾਜੇ ਦੇ ਉੱਪਰ ਜਿਹੜਾ ਘੋੜਾ ਚਾਕਰ ਚੜ ਆਵੇ ਦੇ ਛੋਰਾ ਜਿਹੜਾ ਨੌਕਰ ਚਾਕਰ ਹੈ ਉਹ ਦਿਨੇ ਚੜ ਆਉਂਦਾ ਹੈ ਚੜਿਆ ਰਹਿੰਦਾ ਹੈ ਤੇ ਸ਼ਾਮ ਨੂੰ ਕਹਿੰਦੇ ਮਾਲਕ ਦੇ ਦਰਵਾਜੇ ਉੱਪਰ ਉਹ ਛੱਡ ਆਉਂਦਾ ਹੈ ਤਬ ਸਭ ਚਿੰਤ ਖਸਮ ਕੋ ਹੋਏ ਫਿਰ ਜਿਹੜੀ ਘੋੜੇ ਦੀ ਚਿੰਤਾ ਹੈ ਘੋੜੇ ਦਾ ਫਿਕਰ ਹੈ ਕਹਿੰਦੇ ਘੋੜੇ ਦੇ ਮਾਲਕ ਨਹੀਂ ਹੁੰਦਾ ਹੈ ਖਾਣ ਪਾਨ ਦੇ ਭੁੱਖ ਹੈ ਸੋਏ ਜਿਹੜਾ ਘੋੜੇ ਦਾ ਮਾਲਕ ਘੋੜੇ ਨੂੰ ਖਾਣਾ ਪੀਣਾ ਦੇ ਕੇ ਪਾਲਦਾ ਪੋਸਦਾ ਰਜਾਉਂਦਾ ਹੈ ਤਿਮ ਆਪਣੋ ਸਗਰੋ ਪਰਵਾਰ ਇਸੇ ਤਰ੍ਹਾਂ ਕਹਿੰਦੇ ਆਪਣਾ ਜਿੰਨਾ ਵੀ ਟੱਬਰ ਟੀਰਾ ਪੁੱਤਰ ਧੀਆਂ ਹਾਂ ਸੌਂਪੇ ਸਤਿਗੁਰ ਕੇ ਦਰਬਾਰ ਇਹ ਸਤਿਗੁਰੂ ਸਾਡੇ ਮਾਲਕ ਹੈ ਉਹਨਾਂ ਦੇ ਦਰਬਾਰ ਦੇ ਵਿੱਚ ਤੁਸੀਂ ਸੌਂਪ ਦਿਓ ਸਤਿਗੁਰੂ ਦੇ ਬਣਾ ਦਿਓ ਆਪਣੇ ਪਰਿਵਾਰ ਨੂੰ ਤਜ ਹੈ ਆਪਣ ਪਉ ਤਿੰਨ ਤੇ ਘਨੋ ਹਾਂ ਜਿਵੇਂ ਨੌਕਰ ਆਪਣੇ ਘੋੜੇ ਨੂੰ ਆਪਣਾ ਨਹੀਂ ਜਾਣਦਾ ਖਸਮ ਦਾ ਜਾਣਦਾ ਇਸ ਤੋਂ ਕਹਿੰਦੇ ਆਪਣਾ ਆਪ ਛੱਡੋ ਵੀ ਪੁੱਤਰ ਧੀਆਂ ਸਾਡੇ ਨਹੀਂ ਇਹ ਤਾਂ ਸਤਿਗੁਰੂ ਦੇ ਹੈ ਮੈਂ ਵੀ ਤੇ ਸਾਰੇ ਇਹ ਦਾਸ ਹੈ ਗੁਰੂ ਕੇ ਜਾਣਹਿ ਤਰੀ ਮੇਲ ਗਨ ਮਨੋ ਹਾਂ ਇਸ ਤਰ੍ਹਾਂ ਜਾਣਨਾ ਕਰੇ ਵੀ ਜਿਵੇਂ ਬੇੜੀ ਉੱਪਰ ਲੋਕਾਂ ਦਾ ਮੇਲ ਹੁੰਦਾ ਇਕੱਠ ਹੁੰਦਾ ਹੈ ਜਦੋਂ ਪਾਲ ਲੰਘ ਜਾਂਦੇ ਅੱਡੋ ਅੱਡੀ ਥਾਵਾਂ ਨੂੰ ਖਿੰਡ ਜਾਂਦੇ ਹਨ ਤਬ ਸਤਿਗੁਰ ਕੋ ਪਰ ਹੈ ਲਾਜ ਫਿਰ ਜਦੋਂ ਅਸੀਂ ਸਤਿਗੁਰੂ ਦੇ ਘਰ ਵਿੱਚ ਜਾ ਪਵਾਂਗੇ ਫਿਰ ਸਤਿਗੁਰੂ ਨੂੰ ਲਜਿਆ ਪਵੇਗੀ ਕਰ ਹੈ ਨਿਬਾਹਨ ਸਕਲ ਸਮਾਜ ਜਿੰਨਾ ਕੋਈ ਸਾਜੋ ਸਮਾਨ ਹੈ ਉਹ ਸਾਰਾ ਪੂਰਾ ਨਿਭਾਉਣਗੇ ਸਭ ਕੁਛ ਦੀ ਪਾਲਣਾ ਪੋਸਣਾ ਆਪ ਕਰਨਗੇ ਭੋਜਨ ਵਸਤਰ ਭਲੇ ਪਹੁੰਚਾਵੇ ਜਿਹੜੇ ਗੁਰੂ ਸਿੱਖ ਉਹਨੂੰ ਚੰਗੇ ਵਸਤਰ ਚੰਗੇ ਭੋਜਨ ਪਹੁੰਚਾਵੇ ਸ੍ਰੇਤ ਕਰਹਿ ਗਨ ਕਸ਼ਟ ਮਿਟਾਵੇ ਸੇਵ ਕਰਹਿ ਗਨ ਕਸ਼ਟ ਮਿਟਾਵੇ ਇਸ ਤਰ੍ਹਾਂ ਫਿਰ ਜਿਹੜੀ ਵਸਤਰ ਪਹੁੰਚਾਏ ਹੈ ਭੋਜਨ ਛਕਾਇਆ ਉਹ ਕਲਿਆਣ ਕਰ ਦੇਣਗੇ ਦੁੱਖਾਂ ਨੂੰ ਮਿਟਾ ਦੇਣਗੇ ਵਿਸ਼ਨ ਚੰਦ ਮਾਨਕ ਚੰਦ ਪੂਰੋ ਭਾਈ ਵਿਸ਼ਨ ਦਾਸ ਜੀ ਭਾਈ ਮਾਨਕ ਚੰਦ ਜੀ ਤੀਸਰੇ ਪੂਰੋ ਗੁਰਸਿੱਖ ਸੀ ਸੁਨ ਗੁਰ ਕੋ ਉਪਦੇਸ਼ਨ ਰੂਰੋ ਇਹ ਗੁਰੂ ਰਾਮਦਾਸ ਸਾਹਿਬ ਜੀ ਦੇ ਮੁਖ ਤੋਂ ਸੋਹਣਾ ਉਪਦੇਸ਼ ਸੁਣ ਕੇ ਕਰਿਓ ਕਮਾਵਨ ਨੀਕੇ ਮਾਨ ਚੰਗਾ ਮਨ ਕੇ ਇਹਨਾਂ ਨੇ ਕਮਾਉਣਾ ਕੀਤਾ ਉਪਦੇਸ਼ ਨੂੰ ਅੰਤ ਕਾਲ ਪ੍ਰਾਪਤ ਕਲਿਆਣ ਜਦੋਂ ਅੰਤ ਦਾ ਸਮਾਂ ਹੋਇਆ ਇਹਨਾਂ ਨੂੰ ਮੁਕਤੀ ਪ੍ਰਾਪਤ ਹੋ ਗਈ ਸਿੱਖ ਪਦਾਰਥ ਤਾਰੂ ਭਾਰੂ ਇਸ ਤਰ੍ਹਾਂ ਗੁਰੂ ਕਾ ਸਿੰਘ ਭਾਈ ਪਦਾਰਥਾ ਜੀ ਭਾਈ ਤਾਰੂ ਜੀ ਭਾਈ ਭਾਰੂ ਜੀ ਤਿੰਨੋ ਚੱਲ ਆਏ ਗੁਰਦੁਆਰੂ ਇਹ ਤਿੰਨੇ ਗੁਰਸਿੱਖ ਗੁਰੂ ਰਾਮਦਾਸ ਸਾਹਿਬ ਜੀ ਦਰਬਾਰ ਵਿੱਚ ਚਲੇ ਆਏ ਆਗੇ ਲੱਗੇ ਓ ਵੱਡ ਦੀਵਾਨ ਦੇਖਦੇ ਅੱਗੇ ਜਾਣ ਤੋਂ ਪਹਿਲਾਂ ਬਹੁਤ ਵੱਡਾ ਦੀਵਾਨ ਸਜਿਆ ਹੋਇਆ ਕਥਾ ਕੀਰਤਨ ਹੋਤ ਮਹਾਨ ਦੀਵਾਨ ਦੇ ਵਿੱਚ ਮਹਾਨ ਕੀਰਤਨ ਤੇ ਕਥਾ ਹੋ ਰਹੀ ਹੈ ਸੁਨ ਗੁਰ ਬਚਨ ਭਇਓ ਔਰ ਤ੍ਰਾਸ ਗੁਰੂ ਕੇ ਬਚਨ ਜੋ ਕਥਾ ਵਿੱਚ ਹੋ ਰਹੇ ਸੀ ਉਹਨਾਂ ਨੂੰ ਸੁਣ ਕੇ ਇਹਨਾਂ ਦੇ ਹਿਰਦੇ ਵਿੱਚ ਬੜਾ ਡਰ ਪੈਦਾ ਹੋਇਆ ਹੱਥ ਜੋੜ ਕੀਨੀ ਅਰਦਾਸ ਫਿਰ ਤਿੰਨਾਂ ਨੇ ਹੱਥ ਜੋੜ ਕੇ ਸਤਿਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਹਮ ਕੁਟੰਬ ਮਹਿ ਅਧਿਕ ਲਪੇਟੇ ਸਤਿਗੁਰੂ ਰਾਮਦਾਸ ਸਾਹਿਬ ਜੀ, ਅਸੀਂ ਤਾਂ ਪਰਿਵਾਰ ਟੱਬਰ ਟੀਰ ਵਿੱਚ ਬੜੇ ਲਿਪਟੇ ਹੋਏ ਫਸੇ ਪਏ ਆ। ਪੜਨ ਸੁਣਨ ਗੁਰ ਸ਼ਬਦ ਨਾ ਭੇਟੇ। ਹਾਂ, ਗੁਰੂ ਕੇ ਸ਼ਬਦ ਨੂੰ ਪੜਨਾ ਤੇ ਸੁਣਨਾ ਏ ਸਾਨੂੰ ਕਦੇ ਮਿਲਦਾ ਹੀ ਨੀ ਸਮਾਂ। ਸਤ ਸੰਗਤ ਹੋ ਨਹਿ ਕਿਸ ਬਾਰ। ਕਿਸੇ ਵੇਲੇ ਵੀ ਜਿਹੜੀ ਸਾਧ ਸੰਗਤ ਆ ਉਹ ਸਾਨੂੰ ਨੀ ਪ੍ਰਾਪਤ ਹੁੰਦੀ। ਗੁਰੂ ਜੀ ਕਿਮ ਹੋਏ ਹਮ ਹੋ ਉਧਾਰ। ਇਹ ਗੁਰੂ ਰਾਮਦਾਸ ਸਾਹਿਬ ਜੀ, ਸਾਡਾ ਕਿਵੇਂ ਕੋਈ ਉਧਾਰ ਹੋ ਜਾਏਗਾ। ਆਏ ਪਰੇ ਅਬ ਸ਼ਰਨ ਤੁਮਾਰੀ। ਅਸੀਂ ਤਾਂ ਹੁਣ ਤੁਹਾਡੀ ਅਸੀਂ ਸ਼ਰਨ ਸ਼ਰਨ ਆਪ ਏ। ਕਰੋ ਆਪ ਕਲਿਆਣ ਹਮਾਰੀ। ਜਿਸ ਤਰ੍ਹਾਂ ਸਾਡੀ ਕਲਿਆਣ ਹੋ ਸਕਦੀ ਉਵੇਂ ਮਹਾਰਾ ਉਪਦੇਸ਼ ਦੇ ਕੇ ਕਲਿਆਣ ਕਰ ਦੇ। ਰਾਮਦਾਸ ਗੁਰ ਗਿਰਾ ਬਖਾਨੀ। ਉਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਨੇ ਇਹਨਾਂ ਦੇ ਕਲਿਆਣ ਵਾਸਤੇ ਮੁੱਖੋਂ ਵਚਨ ਬਾਣੀ ਕਹੇ। ਵਾਹਿਗੁਰੂ ਸਿਰਜੇ ਜੇ ਪ੍ਰਾਣੀ। ਮਹਾਰਾ ਕਹਿੰਦੇ ਭਾਈ ਪਦਾਰਥ, ਭਾਈ ਤਾਰੂ ਭਾਰੂ, ਜਿੰਨੇ ਵੀ ਵਾਹਿਗੁਰੂ ਨੇ ਪ੍ਰਾਣਾ ਧਾਰੀ ਜੀਵ ਸਿਰਜੇ ਹੈ, ਬਣਾਏ ਰਚੇ ਹੈ, ਪੂਰਬ ਸਭ ਹਿਤ ਕਰਿਓ ਆਹਾਰ। ਹਾਂ, ਕਹਿੰਦੇ ਉਹਨਾਂ ਦੇ ਬਣਾਉਣ ਤੋਂ ਪਹਿਲਾਂ ਸਾਰਿਆਂ ਦੇ ਛਕਣ ਵਾਸਤੇ ਵਾਹਿਗੁਰੂ ਨੇ ਭੋਜਨ ਦਾ ਪ੍ਰਬੰਧ ਕੀਤਾ ਹੈ। ਜਾਂ ਤੇ ਤੁਮ ਬੈਠੋ ਗੁਰਦੁਆਰ। ਇਸ ਕਰਕੇ ਆਓ ਜਾਣ ਕੇ ਗੁਰੂ ਕੇ ਦਰਬਾਰ ਵਿੱਚ, ਗੁਰੂ ਕੇ ਦਰਬਾਰੇ ਵਿੱਚ ਤੁਸੀਂ ਆ ਬੈਠੋ। ਧਰੋ ਸਿਦਕ ਉਰ ਡੋਲੋ ਨਾਹੀ। ਹਿਰਦੇ ਵਿੱਚ ਭਰੋਸਾ ਤਾਰੋ, ਕਿਵੇਂ ਵੀ ਡਾਵਾਂ ਡੋਲ ਨਾ ਹੋ। ਸਿਮਰੋ ਵਾਹਿਗੁਰੂ ਮਨ ਮਾਹੀ। ਵਾਹਿਗੁਰੂ ਵਾਹਿਗੁਰੂ ਆਪਣੇ ਮਨ ਦੇ ਵਿੱਚ ਹੀ ਸਿਮਰਦੇ ਰਹੋ। ਤੁਮਰੇ ਸੰਬੰਧੀ ਸਮੁਦਾਏ। ਬਾਕੀ ਜਿੰਨੇ ਤੁਕੇ ਤੁਹਾਡੇ ਸਾਗ ਸੰਬੰਧੀ ਹੈ ਸਮੂਹ। ਸਭ ਕੋ ਰਿਜਕ ਤਹਾਂ ਪਹੁੰਚਾਏ। ਵਾਹਿਗੁਰੂ ਕਹਿੰਦੇ ਉਹਨਾਂ ਦਾ ਜਿਹੜਾ ਰਿਜਕ ਅੰਨ ਪਾਣੀ ਉੱਥੇ ਪਹੁੰਚਾਏਗਾ, ਤੁਹਾਡਾ ਇੱਥੇ ਗੁਰੂ ਕੇ ਦਰਬਾਰ ਵਿੱਚ ਪਹੁੰਚਾਈ ਜਾਏਗਾ। ਜਿਵੇਂ ਬਚਨ ਸਿਰ ਸਿਰ ਜੀ ਸੰਭਾਹੇ ਠਾਕਰ। ਤੁਮਰੋ ਰਿਜਕ ਇਹਾ ਗੁਰ ਦੇਹੇ। ਤੁਹਾਡਾ ਜਿਹੜਾ ਅੰਨ ਪਾਣੀ ਹੈ ਗੁਰੂ ਤੁਹਾਨੂੰ ਇੱਥੇ ਗੁਰੂ ਘਰ ਵਿੱਚ ਹੀ ਦੇ ਦੇਵੇਗਾ। ਜਨਮ ਸੁਧਾਰੋ ਪਰਖ ਇਹੋ। ਇਸ ਤਰ੍ਹਾਂ ਤੁਸੀਂ ਵੀ ਪ੍ਰੀਖਿਆ ਕਰਕੇ ਜਨਮ ਪਰਖ ਕਰਕੇ ਨਾ ਜਨਮ ਨੂੰ ਸੁਧਾਰ ਲੋ। ਗੁਰੂ ਘਰ ਵਿੱਚ ਵਾਹਿਗੁਰੂ ਵਾਹਿਗੁਰੂ ਸਿਮਰ ਕੇ ਸੁਣ ਤੀਜੋ ਨਿਜ ਪੁੱਤਰ ਬੁਲਾਏ। ਇਹ ਤਿੰਨਾਂ ਗੁਰਸਿੱਖਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਦਾ ਉਪਦੇਸ਼ ਸੁਣ ਕੇ ਆਪਣੇ ਪੁੱਤਰਾਂ ਨੂੰ ਬੁਲਾ ਲਿਆ ਆਪਣੇ ਕੋਲ। ਕਹਿਓ ਤਰਨ ਤਾ ਤੁਮ ਆਪ ਪਾਏ। ਉਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਹੁਣ ਆਪਣੀ ਜਵਾਨ ਅਵਸਥਾ ਪਾ ਲਈ, ਤੁਸੀਂ ਜਵਾਨ ਹੋ ਗਏ ਹੋ ਸਾਰੇ। ਭਏ ਕਿਰਤ ਲਾਇਕ ਨਿਰਧਾ ਰਹੋ। ਗਿਰਨਾ ਕਰ ਲੋ, ਤੁਸੀਂ ਹੁਣ ਜਿਹੜਾ ਘਰ ਦਾ ਕੰਮ ਧੰਦਾ ਹੈ ਉਹ ਕਰਨ ਯੋਗ ਹੋ ਗਏ ਹੋ। ਅਬ ਘਰ ਕੋ ਸਭ ਕਾਜ ਕਾਰ ਸੰਭਾਰੋ। ਹੁਣ ਵੀ ਤੁਸੀਂ ਨੌਜਵਾਨ ਹੋ ਗਏ, ਜਿੰਨਾ ਘਰ ਦਾ ਕੰਮ ਧੰਦਾ ਤੁਸੀਂ ਤਕੜੇ ਹੋ ਕੇ ਆਪ ਸੰਭਾਲ ਲੋ, ਆਪ ਕਰਨ ਲੱਗ ਜਾਓ। ਉਦਮ ਕਰੋ ਲਾਭ ਹੋਏ ਜੇਤਾ। ਜਿੰਨਾ ਕੁ ਤੁਸੀਂ ਉਦਮ ਕਰੇਗਾ ਉਹਦੇ ਵਿੱਚ ਜਿੰਨਾ ਕੁ ਤੁਹਾਨੂੰ ਲਾਭ ਹੋ ਜਾਏ, ਨਫਾ ਹੋ ਜਾਏ। ਗੁਰ ਕੋ ਦਸਵੰਦ ਕਾਢੋ ਤੇਤਾ। ਉਹਦੇ ਵਿੱਚ ਉਤਨਾ ਕਹਿੰਦੇ ਦਸਵਾਂ ਦਸਾਂ ਗੁਰੂ ਲਈ ਕੱਢ ਲਿਆ ਕਰੋ। ਆਵਹਿ ਸਿੱਖ ਕਰੋ ਤੇਹ ਸੇਵਾ। ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਗੁਰੂ ਘਰ ਸਿੱਖ ਆ ਜਾਏ ਉਹਦੀ ਸੇਵਾ ਟਹਿਲ ਕਰਿਆ ਕਰੋ। ਹਮ ਅਬ ਰਹਿ ਦੁਆਰ ਗੁਰਦੇਵਾ। ਹੁਣ ਤਾਂ ਵੀ ਅਸੀਂ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਵਿੱਚ ਸੇਵਾ ਲਈ ਰਹਾਂਗੇ। ਪਾਣੀ ਪੱਖਾ ਸੇਵਕ ਮਾਵਹਿ। ਇੱਥੇ ਗੁਰੂ ਮਹਾਰਾਜ ਦਰਬਾਰ ਵਿੱਚ ਰਹਿ ਕੇ ਪੱਖਾ ਚੱਲਾਂਗੇ, ਗੁਰਸਿੱਖਾਂ ਨੂੰ ਜਲ ਛਕਾਇਆ ਕਰਾਂਗੇ। ਸਤ ਸੰਗਤ ਕਰ ਸੇਵ ਰਿਝਾਵਹਿ। ਸਾਧ ਸੰਗਤ ਕਰਕੇ ਗੁਰੂ ਰਾਮਦਾਸ ਸਾਹਿਬ ਦੀ ਸੇਵਾ ਕਰਕੇ ਇਹਨਾਂ ਨੂੰ ਖੁਸ਼ ਕਰਾਂਗੇ। ਕਥਾ ਕੀਰਤਨ ਸੁਣਹਿ ਆਨੰਦੇ। ਹਾਂ, ਇੱਥੇ ਕਥਾ ਹੋਊਗੀ, ਕੀਰਤਨ ਹੋਊਗਾ, ਅਸੀਂ ਸੁਣ ਕੇ ਆਨੰਦ ਹੋਵਾਂਗੇ। ਹੋਏ ਪ੍ਰਾਪਤ ਕਲਿਆਣ ਬਿਲੰਦੇ। ਇਸ ਤਰ੍ਹਾਂ ਵੀ ਮਹਾਨ ਜਿਹੜੀ ਕਲਿਆਣ ਹੈ ਮੁਕਤੀ ਸਾਨੂੰ ਪ੍ਰਾਪਤ ਹੋ ਜਾਏ। ਇਮ ਤੁਮਰੀ ਵੀ ਹੋਏ ਕਲਿਆਣ। ਜਦੋਂ ਵੀ ਤੁਸੀਂ ਘਰੇ ਰਹਿ ਕੇ ਧੰਦਾ ਕਰਕੇ ਫਿਰ ਉਹਦੇ ਵਿੱਚੋਂ ਦਸਵਾਂ ਦਸੌਂਦ ਗੁਰੂ ਲਈ ਕੱਢੋਗੇ ਤੁਹਾਡੀ ਵੀ ਕਲਿਆਣ ਹੋ ਜਾਏਗੀ। ਇਮ ਸਿੱਖਿਆ ਦੇ ਕੁਟੰਬ ਮਹਾਨ। ਇਸ ਤਰ੍ਹਾਂ ਤਿੰਨਾਂ ਨੇ ਆਪਣੇ ਆਪਣੇ ਪਰਿਵਾਰਾਂ ਨੂੰ ਮਹਾਨ ਸਿੱਖਿਆ ਦਿੱਤੀ ਹੈ। ਕਰਨ ਲੱਗੇ ਗੁਰ ਸੇਵਕ ਨੇਰੀ, ਆ ਫਿਰ ਪੁੱਤਰਾਂ ਨੂੰ ਘਰ ਵਿੱਚ ਛੱਡ ਕੇ ਆਪ ਗੁਰੂ ਰਾਮਦਾਸ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਮਹਾਨ ਸੇਵਾ ਕਰਨ ਲੱਗ ਪਏ। ਪ੍ਰਾਪਤ ਮੁਕਤ ਅੰਤ ਕੀ ਬੇਰੀ, ਜਦੋਂ ਅੰਤ ਦਾ ਵੇਲਾ ਆਇਆ ਹੈ ਤਿੰਨਾਂ ਨੂੰ ਫਿਰ ਮੁਕਤੀ ਪ੍ਰਾਪਤ ਹੋ ਗਈ। ਸਤਿਗੁਰ ਕੇ ਤਨ ਵਿਖੇ ਸਮਾਏ, ਮਾਂ ਸ੍ਰੀ ਛੱਡ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਵਿੱਚ ਹੀ ਲੀਨ ਹੋ ਗਏ। ਜਨਮ ਮਰਨ ਕੇ ਬੰਧ ਮਿਟਾਏ, ਜਿਹੜੇ ਜਨਮ ਮਰਨ ਦੇ ਮੋਹ ਮਮਤਾ ਦੇ ਬੰਧਨ ਸੀ ਉਹ ਸਾਰੇ ਇਹਨਾਂ ਨੇ ਮਿਟਾ ਲਏ। ਸੋ ਇਸ ਤਰ੍ਹਾਂ ਇਹ ਭਾਈ ਪਦਾਰਥਾ ਜੀ, ਭਾਈ ਤਾਰੂ ਜੀ, ਭਾਈ ਪਾਰੂ ਜੀ, ਭਾਈ ਤੀਰਥਾ ਜੀ, ਇਹ ਤਾਦਕ ਜਿਹੜੇ ਗੁਰਸਿੱਖ ਹੈ, ਜਿਹੋ ਜਿਹਾ ਅਧਿਕਾਰੀ ਜਾਣਿਆ ਉਹੋ ਜਿਹਾ ਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਉਪਦੇਸ਼ ਦੇ ਦਿੱਤਾ ਹੈ। ਜਿਵੇਂ ਸਿਆਣਾ ਵੈਰ ਜਿਹੋ ਜਿਹਾ ਕਿਸੇ ਨੂੰ ਕੋਈ ਰੋਗ ਦੇਖਦਾ ਹੈ ਨਾ, ਅਤੇ ਰੋਗ ਦੀ ਪ੍ਰੀਖਿਆ ਕਰਕੇ ਉਹੀ ਜੀ ਉਹਨੂੰ ਦਵਾਈ ਦੇ ਦਿੰਦਾ, ਉਹੋ ਜਿਹਾ ਪਥ ਪਰਹੇਜ਼ ਦੱਸ ਦਿੰਦਾ ਹੈ। ਇਸੇ ਤਰ੍ਹਾਂ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਵਾਹਿਗੁਰੂ ਮੁਖ ਦੇਵ ਹੈ ਕੱਟ ਜਿਉਂ ਕੀ ਫੰਦਾ। ਗੁਰੂ ਰਾਮਦਾਸ ਸਾਹਿਬ ਜੀ ਜਿਹੋ ਜਿਹਾ ਅਧਿਕਾਰੀ ਦੇਖਦੇ ਉਹੋ ਜਿਹਾ ਉਪਦੇਸ਼ ਗੁਰੂ ਸਿੱਖਿਆ ਰੂਪ ਦਵਾਈ ਔਸ਼ਧੀ ਬਖਸ਼ ਦਿੰਦੇ ਹਨ, ਅਤੇ ਉਹਦੇ ਨਾਲ ਉਹ ਨਿਰੋਗ ਹੋ ਜਾਂਦਾ, ਕਲਿਆਣ ਨੂੰ ਪ੍ਰਾਪਤ ਹੁੰਦਾ ਹੈ। ਅਗਲੇ ਅੰਸ਼ ਵਿੱਚ ਇਵੇਂ ਗੁਰਸਿੱਖਾਂ ਦੇ ਹੋਰ ਪ੍ਰਸੰਗ ਆਉਣਗੇ, ਉਹ ਕੱਲ੍ਹ ਦੇ ਦੀਵਾਨ ਵਿੱਚ ਸੁਣਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜ ਗਏ। ਕਰਨ ਲੱਗੇ ਗੁਰ ਸੇਵਕ ਨੇਰੀ, ਪ੍ਰਾਪਤ ਮੁਕਤ ਅੰਤ ਕੀ ਬੇਰੀ, ਸਤਿਗੁਰ ਕੇ ਤਨ ਬਿਖੈ ਸਮਾਏ, ਜਨਮ ਮਰਨ ਕੇ ਬੰਧ